ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀ ਨਰਾਜ ਛੰਦ ਮਰਾਲ ਬਾਹਿਨੀ ਕਿਰਪਾਲ ਹਾਥ ਜੋਰ ਬੰਦਨਾ ਕਹੋ ਕਥਾ ਵਿਚਾਰ ਚਾਰ ਤੀਨ ਤਾਪ ਕੰਦਨਾ ਧਿਆਨ ਧਾਰ ਬਾਰ ਬਾਰ ਸਾਰਦਾ ਸਰੂਪ ਕੋ ਸੋ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ ਮਰਾਲ ਬਾਹਿਨੀ ਕਿਰਪਾਲ ਹਾਥ ਜੋਰ ਬੰਦਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇੜੇ ਤੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਹੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਲਈ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਅੱਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਪੁਰਬ ਅਵਤਾਰ ਦਿਹਾੜਾ ਵੀ ਹੈ। ਇਹ ਗੁਰਪੁਰਬ ਦਿਹਾੜੇ ਨੂੰ ਲੈ ਕੇ ਜੋ ਇਹ ਕੀਰਤਨ ਹੈ, ਰਾਗੀ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇਸੇ ਭਾਵ ਨੂੰ ਰੱਖਦੇ ਹੋਏ ਇਹਨਾਂ ਸ਼ਬਦਾਂ ਦੀ ਕਰਕੇ ਨਿਹਾਲ ਕਰ ਰਹੇ ਸੀ। ਕੋਈ ਸ਼ਬਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਚਕਾਰ ਸਵਾਏ ਮਾਨ ਹੈ, ਤਥਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 12 ਵਿੱਚ ਕਵਿਤਾ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦੇ ਆਗਮਨ ਦੀ ਖੁਸ਼ੀ ਵਿੱਚ ਆਪਣੇ ਮੁਖਾਰਬਿੰਦ ਵਿੱਚੋਂ ਸੋਹਣੇ ਕਵਿਤਾ ਰੂਪ ਵਿੱਚ ਛੰਦਾਬੰਦੀ ਵਿੱਚ ਕਹੇ ਨੇ, ਉਹਨਾਂ ਦਾ ਕੀਰਤਨ ਹੋ ਰਿਹਾ ਸੀ। ਜਦੋਂ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹਦੇ ਹਾਂ ਤਾਂ ਇਹ ਜਿਹੜਾ ਇਤਿਹਾਸ ਜਿਸ ਭਾਈ ਬਾਲੇ ਵਾਲੀ ਦੀ ਸਾਖੀ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ, ਇਸ ਨੂੰ ਪੜ੍ਹਦੇ ਜਾਂ ਸੁਣਦੇ ਹਾਂ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਆਉਣ ਦਾ ਜਿਹੜਾ ਬਿਕਰਮੀ ਸੰਮਤ ਵੀ ਲਿਖਿਆ ਹੈ ਅਤੇ ਆਪ ਜੀ ਦਾ ਜਿੱਥੇ ਆਪ ਜੀ ਨੇ ਅਵਤਾਰ ਉਤਾਰਿਆ ਉਹ ਨਗਰ ਵੀ ਲਿਖਿਆ, ਦਿਨ ਦੀ ਵੀ ਵਾਕਫੀਅਤ ਦਿੱਤੀ ਹੈ। ਆਪ ਜੀ ਦੇ ਪਿਤਾ ਕੌਣ ਸੀ, ਮਾਤਾ ਕੌਣ ਸੀ, ਜਦੋਂ ਆਪ ਜੀ ਦਾ ਅਵਤਾਰ ਹੋਇਆ ਹੈ ਅਤੇ ਸਮਾਂ ਕਿਹੜਾ ਸੀ, ਰਾਤ ਕਿੰਨੀ ਚਲੀ ਗਈ ਸੀ ਅਤੇ 27 ਨਛੱਤਰਾਂ ਵਿੱਚੋਂ ਨਛੱਤਰ ਕਿਹੜਾ ਸੀ। ਇਸ ਤਰ੍ਹਾਂ ਉਹ ਅਵਤਾਰ ਦਿਹਾੜਾ ਜਾਣ ਕੇ ਆਪਾਂ ਥੋੜ੍ਹਾ ਬਹੁਤਾ ਇਸ ਸੰਬੰਧੀ ਵਿਚਾਰ ਕਰਕੇ ਜੋ ਇਤਿਹਾਸ ਵਿੱਚ ਪ੍ਰਸੰਗ ਉਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਚੱਲ ਰਿਹਾ ਹੈ, ਜਿਹੜੇ ਕੁਮਾਈ ਭਾਈ ਲਗਾਤਾਰ ਹਾਜ਼ਰੀਆਂ ਭਰਦੇ ਰਹੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਿਆ ਸੁਣਿਆ ਜਾਣਿਆ ਹੀ ਹੈ। ਫਿਰ ਵੀ ਉਹ ਅਵਤਾਰ ਦਿਹਾੜਾ ਜਾਣ ਕੇ ਥੋੜ੍ਹੇ ਜਿਹੇ ਰੂਪ ਵਿੱਚ ਆਪਾਂ ਵਿਚਾਰ ਕਰ ਲਈਏ, ਲਾਹਾ ਲੈ ਲਈਏ। 1526 ਬਿਕਰਮੀ ਦਿਨ ਬੁੱਧਵਾਰ ਰਾਏ ਭੋਏ ਦੀ ਤਲਵੰਡੀ ਵਿਖੇ, ਜਿਸ ਨੂੰ ਅੱਜ ਕੱਲ੍ਹ ਅਸੀਂ ਸਤਿਕਾਰ ਨਾਲ ਸ੍ਰੀ ਨਨਕਾਣਾ ਸਾਹਿਬ ਅਸਥਾਨ ਕਹਿੰਦੇ ਹਾਂ, ਨਗਰ ਕਹਿੰਦੇ ਹਾਂ, ਇੱਥੇ ਪਿਤਾ ਕਾਲੂ ਜੀ ਦੇ ਘਰ ਵਿੱਚ ਮਾਤਾ ਤ੍ਰਿਪਦਾ ਦੇ ਉਦਰ ਰਾਹੀਂ ਆਪ ਜੀ ਨੇ ਇਹ ਅਵਤਾਰ ਧਾਰਿਆ ਸੀ। ਕਰੀਬਨ ਜਦੋਂ ਆਪ ਜੀ ਨੇ ਅਵਤਾਰ ਧਾਰਿਆ ਉਦੋਂ ਸਮਾਂ 1 ਵਜਣ ਵਿੱਚ 5-7 ਮਿੰਟ ਰਹਿੰਦੇ ਸਨ ਅਤੇ ਉਸ ਵੇਲੇ ਘਰ ਦੇ ਵਿੱਚ ਅੱਠਮੁਖੀਆ ਦੀਵਾ ਜਗ ਰਿਹਾ ਸੀ। ਜਿਵੇਂ ਕਈ ਦੀਵਿਆਂ ਦਾ ਇੱਕ ਮੂੰਹ ਜਿਹਾ ਹੁੰਦਾ ਹੈ, ਕਈਆਂ ਦੇ 2 ਹੁੰਦੇ ਆ, ਕਈਆਂ ਦੇ 4 ਹੁੰਦੇ ਹੈ, ਹੁੰਦਾ ਇੱਕੋ ਹੀ ਹੈ। ਉਹ ਮੂੰਹ ਜੇ ਜ਼ਿਆਦਾ ਬਣੇ ਹੁੰਦੇ ਹੈ, ਜਿਸ ਕਰਕੇ ਉਹਨਾਂ ਵਿੱਚ ਫਿਰ ਉਹ ਪੁੰਨੀਆਂ ਬੱਤੀਆਂ ਪਾਈਆਂ ਹੁੰਦੀਆਂ ਅਤੇ ਉਹ ਜਗਦੇ ਹੁੰਦੇ ਨੇ। ਆਮ ਚਮੁਖੀਆ ਦੀਵਾ ਜ਼ਿਆਦਾ ਹੁੰਦਾ ਹੈ, ਜਿਹੜੇ ਅੱਠਮੁਖੀਏ ਦੀਵੇ ਉਹ ਕੁਝ ਘੱਟ ਹੁੰਦੇ ਨੇ। ਜਦੋਂ ਆਪ ਜੀ ਦਾ ਅਵਤਾਰ ਹੋਇਆ ਘਰ ਦੇ ਵਿੱਚ, ਕਹਿੰਦੇ 8 ਮੁਖੀਆ ਦੀਵਾ ਜਗ ਰਿਹਾ ਸੀ ਅਤੇ ਬੜੀ ਭਾਰੀ ਰੋਸ਼ਨੀ ਹੋ ਰਹੀ ਸੀ। ਪਰ ਜਦੋਂ ਆਪ ਜੀ ਦਾ ਅਵਤਾਰ ਹੋਇਆ ਅਤੇ 8 ਦੀਵਿਆਂ ਦੀ ਜਿਹੜੀ ਲਾਈਟ ਆ ਰੋਸ਼ਨੀ ਮੱਧਮ ਪੈ ਗਈ, ਆਪ ਜੀ ਦਾ ਜਿਹੜਾ ਪ੍ਰਕਾਸ਼ ਹੈ ਉੱਪਰ ਦੀ ਹੋ ਗਿਆ ਹੈ। ਇਸੇ ਤਰ੍ਹਾਂ ਜਦੋਂ ਹਰਦਿਆਲ ਨੂੰ ਬੁਲਾਇਆ ਗਿਆ, ਉਸਨੇ ਪੁੱਛ ਪੜਤਾਲ ਕੀਤੀ ਦਾਈ ਰਾਹੀਂ, ਇੱਥੋਂ ਦੱਸ ਜਿਹੜੇ ਬਾਲਕ ਕਿਹੜਾ ਸ਼ਬਦ ਲੈ ਕੇ ਇਹ ਪੈਦਾ ਹੋਏ, ਸਭ ਤੋਂ ਪਹਿਲਾਂ ਇਹਨਾਂ ਨੇ ਮੁੱਖ ਤੋਂ ਕਿਹੜਾ ਲਫ਼ਜ਼ ਕੱਢਿਆ ਹੈ ਅਤੇ ਕਿਸ ਤਰ੍ਹਾਂ ਦੀ ਇਹਨਾਂ ਨੇ ਹਰਕਤ ਕੀਤੀ ਹੈ। ਇਸ ਤਰ੍ਹਾਂ ਫਿਰ ਉਹ ਹਰਦਿਆਲ ਨੂੰ ਦਾਈ ਜੀ ਨੇ ਦੱਸਿਆ ਕਿ ਮੇਰੇ ਹੱਥਾਂ ਰਾਹੀਂ ਅਨੇਕਾਂ ਬੱਚਿਆਂ ਦਾ ਜਨਮ ਹੋਇਆ ਹੈ, ਪਰ ਜਿਸ ਤਰ੍ਹਾਂ ਇਹਨਾਂ ਨੇ ਜਨਮ ਧਾਰਿਆ ਇਹ ਤਾਂ ਇਹੀ ਇਕੱਲੇ ਹੀ ਹਨ। ਇੱਕ ਤਾਂ ਇਹ ਇਹਨਾਂ ਦੀ ਜਨਮ ਲੈਣ ਵਿੱਚ ਖੂਬੀ ਵੀ ਜਦੋਂ ਵੀ ਕੋਈ ਬੱਚਾ ਪੈਦਾ ਹੁੰਦਾ ਉਹ ਜਦੋਂ ਉਹਨੂੰ ਹੋਸ਼ ਆਉਂਦੀ ਰੋਣ ਦੀ ਆਵਾਜ਼ ਕਰਦਾ ਰੋਂਦਾ ਹੈ। ਪਰ ਇਹ ਤਾਂ ਜਿਵੇਂ ਕੋਈ ਬਹੁਤ ਖੁਸ਼ ਹੋਣ, ਇਸ ਤਰ੍ਹਾਂ ਹੱਸ ਹੀ ਰਹੇ ਸੀ, ਰੋ ਨਹੀਂ ਰਹੇ ਸੀ। ਬਾਕੀ ਹੈ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਮਾਤਾ ਨੂੰ ਬਹੁਤ ਤਕਲੀਫ਼ ਹੁੰਦੀ ਹੈ ਅਤੇ ਜਨਮ ਲੈਣ ਵਾਲੇ ਨੂੰ ਵੀ ਉਹ ਤਕਲੀਫ਼ ਹੋਣ ਕਰਕੇ ਉਹ ਫਿਰ ਰੋਣ ਦੀ ਆਵਾਜ਼ ਕਰਦਾ ਹੈ। ਰਹੇ। ਕਹਿੰਦੇ ਜਦੋਂ ਪੈਦਾ ਹੋਇਆ ਨਾ ਆਪ ਨੂੰ ਇਹਨਾਂ ਨੂੰ ਕੋਈ ਦੁੱਖ ਤਕਲੀਫ਼ ਨਾ ਆਏ, ਇਹਨਾਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਕੋਈ ਤਕਲੀਫ਼ ਉਕਿਆਈ ਆਈ ਹੈ, ਸਹਿਜੇ ਹੀ ਇਹਨਾਂ ਦਾ ਜਨਮ ਹੋ ਗਿਆ ਹੈ। ਇਸ ਤਰ੍ਹਾਂ ਇਹ ਮੈਨੂੰ ਸੰਸਾਰ ਵੀ ਇਹ ਚੰਗਾ ਹੈ ਜਿਹੜਾ ਹੱਸਦੇ ਹੈ, ਇਹ ਰੋਏ ਕਿਉਂ ਨਹੀਂ ਹੈ, ਜਾਂ ਐਸਾ ਇਹਨਾਂ ਦੇ ਸ਼ੀਸ਼ 'ਤੇ ਜਿਹੜੇ ਰੋਮ ਹੈ ਬੜੇ ਸੋਹਣੇ ਹੈ, ਜਿਵੇਂ ਸੋਨਾ ਹੁੰਦਾ ਇਸ ਤਰ੍ਹਾਂ ਸੋਨੇ ਵਾਂਗੂ ਚਮਕ ਰਹੇ, ਸਿਰ ਦੇ ਕੇਸ ਕੰਚਨ ਕਾਇਆ ਸੋਨੇ ਕੀ ਢਾਲਾ, ਜਿਵੇਂ ਵਾਹਿਗੁਰੂ ਦਾ ਸਰੂਪ ਵੀ ਐਸੇ ਹੀ ਲਿਖਿਆ ਹੋਇਆ ਵੀ ਜਿਵੇਂ ਸੋਨਾ ਚਮਕਦਾ ਉਹਦਾ ਸਰੂਪ ਦਗ ਦਗ ਕਰਦਾ, ਸੀਸ ਦੇ ਜਿਹੜੇ ਕੇਸ ਹੈ ਉਹ ਵੀ ਉਈ ਜਿਵੇਂ ਸੋਨੇ ਦੀਆਂ ਤਾਰਾਂ ਹੁੰਦੀਆਂ ਉਹ ਚਮਕ ਦਮਕ ਰਹੇ ਨੇ। ਉਸ ਤੋਂ ਬਾਅਦ ਫਿਰ ਚਿਹਰੇ ਨੂੰ ਦੇਖ ਕਰਕੇ ਅਤੇ ਕੁਝ ਚਰਨਾਂ ਦੀਆਂ ਰੇਖਾਵਾਂ ਦੇਖ ਕੇ, ਹੱਥਾਂ ਦੀਆਂ ਰੇਖਾਂ ਦੇਖ ਦੂਖ ਕੇ ਵੀ ਦੰਗ ਰਹਿ ਗਿਆ ਹੈ, ਖਿਆਲ ਕਰ ਲੈ ਵੀ ਹੱਥ 'ਤੇ ਛਤਰ ਰੇਖਾ ਵੀ ਬਣੀ ਹੋਈ ਹੈ, ਪਦਮ ਰੇਖਾ ਵੀ ਹੈਗੀ ਹੈ, ਇਹ ਕੋਈ ਆਮ ਨਹੀਂ ਹੈ, ਇਹ ਤਾਂ ਕੋਈ ਮਹਾਨ ਹੈ, ਜਾਂ ਤਾਂ ਚੱਕਰਵਰਤੀ ਪਾਤਸ਼ਾਹ ਹੋਣਗੇ ਜਾਂ ਕੋਈ ਰਾਮ ਕ੍ਰਿਸ਼ਨ ਆ ਗਿਆ, ਜਿਸ ਤਰ੍ਹਾਂ ਇਹਨਾਂ ਦੀ ਸ਼ਰਧਾ ਭਾਵਨਾ ਦੋਹਾਂ 'ਤੇ ਜ਼ਿਆਦਾ ਹੁੰਦੀ ਹੈ ਬ੍ਰਾਹਮਣਾਂ ਦੀ, ਵੀ ਉਹੀ ਆ ਗਏ। ਫਿਰ ਕਾਲੂ ਜੀ ਨੂੰ ਕਿਹਾ ਵੀ ਤੂੰ ਖੁਸ਼ੀਆਂ ਮਨਾ ਅਤੇ ਖੁੱਲ੍ਹੇ ਰੂਪ ਵਿੱਚ ਦਾਨ ਕਰ, ਅਤੇ ਜਿਹੜਾ ਇਹਨਾਂ ਦਾ ਨਾਮ ਹੈ ਉਹ ਮੈਂ ਚੰਗੀ ਤਰ੍ਹਾਂ ਕੋਖ ਪੜਤਾਲ ਕੇ ਵਿਚਾਰ ਕੇ ਫਿਰ ਰੱਖਾਂਗਾ, ਕਿਉਂਕਿ ਇਹ ਜਿਹੜੇ ਧਰ ਤੇਰੇ ਘਰ ਪੈਦਾ ਹੋਏ ਆਮ ਨਹੀਂ, ਇਹ ਮਹਾਨ ਤੋਂ ਮਹਾਨ ਹੈ। ਇਸ ਤਰ੍ਹਾਂ ਵਿਚਾਰ ਕਰਕੇ ਕੁਝ ਦਿਨਾਂ ਤੋਂ ਬਾਅਦ ਜਦੋਂ ਵਾਪਸ ਇਹਨਾਂ ਦੇ ਘਰ ਆਇਆ ਹੈ, ਫਿਰ ਕਿਹਾ ਕਾਲੂ ਜੀ ਇਹਨਾਂ ਦਾ ਨਾਂ ਨਾਨਕ ਦੇਵ ਰੱਖਣਾ ਹੈ। ਇਹ ਕਾਲੂ ਨੇ ਕਿਹਾ ਵੀ ਇਹ ਤਾਂ ਸਾਂਝਾ ਜਿਹਾ ਨਾਂ ਹੈ, ਇਹ ਨਾ ਤਾਂ ਹਿੰਦੂਆਂ ਦੇ ਪੱਖ ਵਿੱਚ ਜਾਂਦਾ ਨਾ ਮੁਸਲਮਾਨਾਂ ਦੇ, ਰਲਮਾ ਮਿਲਮਾ ਜਾਏ, ਤੂੰ ਕੋਈ ਵਿਚਾਰ ਕੇ ਰੱਖ, ਸੋਚ ਕੇ ਰੱਖ। ਉਸ ਵੇਲੇ ਕਹਿਣ ਲੱਗਾ ਵੀ ਮੈਂ ਬਿਲਕੁਲ ਸੋਚ ਵਿਚਾਰ ਕੇ ਕੀ ਦਿਨ ਫਿਰ ਇਹ ਨਾਂ ਰੱਖਿਆ ਹੈ, ਇਹ ਮੇਰੇ ਨਾਮ ਰੱਖਣ ਵਿੱਚ ਕੁਝ ਮਹਿਨੇ ਹੈ ਅਰਥ ਹੈ, ਇਹ ਨਾਨਕ ਨਾਂ ਰਲਣਵਾ ਮਿਣਵਾ ਇਸ ਕਰਕੇ ਰੱਖਿਆ ਵੀ ਇਹ ਦੋਹਾਂ ਦੇ ਸਾਂਝੇ ਹੈ, ਇਹਨਾਂ ਦਾ ਕਿਸੇ ਨਾਲ ਕੋਈ ਵੈਰ ਭਾਵ ਨਹੀਂ ਹੋਏਗਾ, ਜੋ ਸ਼ਰਨ ਆਏਗਾ ਉਸਨੂੰ ਇਹ ਨਿਹਾਲ ਕਰਨਗੇ। ਬਾਕੀ ਜਿਹੜਾ ਇਹ ਤਿੰਨ ਅੱਖਰਾਂ ਕਰਕੇ ਮੈਂ ਨਾਮ ਰੱਖਿਆ ਵੀ ਵਿਚਾਰ ਕਰਕੇ ਖੋਜ ਕਰਕੇ ਰੱਖਿਆ ਹੈ, ਇਹਦੇ ਮਹਿਨੇ ਹਨ ਵੀ ਜਿਸ ਮਨੁੱਖ ਨੂੰ ਕੋਈ ਕਿਸੇ ਤਰ੍ਹਾਂ ਦੁੱਖ ਨਾ ਹੋਵੇ, ਦੁੱਖਾਂ ਤੋਂ ਰਹਿਤ ਹੋਵੇ, ਉਹ ਐਸੇ ਨਾਮ ਵਾਲਾ ਤਾਂ ਨਾਨਕ ਹੀ ਹੋ ਸਕਦਾ, ਨਾ ਆਨ ਅੱਕ। ਉਹ ਪਰ ਸ਼ੇਰ ਕਰਕੇ ਕਿਹਾ ਅੰਨ ਔਰ ਰਹਿਤ ਦਾ ਹੁੰਦਾ ਹੈ, ਅੱਕ ਨਾ ਦੁੱਖਾਂ ਦਾ ਹੁੰਦਾ, ਨਾ ਦਾ ਅਰਥ ਹੈ ਨਹੀਂ। ਜਿਸ ਮਨੁੱਖ ਨੂੰ ਕੋਈ ਦੁੱਖ ਤਕਲੀਫ਼ ਨਹੀਂ, ਜਿਹੜਾ ਦੁੱਖਾਂ ਤੋਂ ਰਹਿਤ ਦੁੱਖ ਦੂਰ ਕਰਨ ਆਇਆ ਹੈ, ਉਹ ਹੈ ਨਾਨਕ। ਜਾਂ ਦੂਜਾ ਇਹਦਾ ਮਹਿਨਾ ਇਹ ਹੈ ਵੀ ਜਿਸ ਵਿੱਚ ਅਨੇਕ ਪੁਣਾ ਨਹੀਂ ਹੈ, ਅਣਕ ਪੁਣਾ ਨਹੀਂ ਹੈ, ਨਾ ਅਣਕ। ਇਹ ਜਿਹੜੇ ਗੁਰੂ ਨਾਨਕ ਹੈ ਇਹਨਾਂ ਵਰਗਾ ਕੋਈ ਹੋਰ ਨਹੀਂ ਹੈ, ਇਹੋ ਜਿਹੇ ਬਸ ਇਹ ਹੈ, ਬਸ ਇਹੋ ਹੀ ਹੈ। ਬਾਕੀਆਂ ਵਿੱਚ ਅਸੀਂ ਕਹਿ ਦਿੰਦੇ ਹਾਂ ਫਲਾਨੇ ਵਰਗਾ ਫਲਾਨਾ ਹੈ, ਵੀ ਗੁਰੂ ਨਾਨਕ ਵਰਗਾ ਅਸੀਂ ਗੁਰੂ ਨਾਨਕ ਨਹੀਂ ਕੋਈ ਕਹਿ ਸਕਦੇ ਹਾਂ, ਗੁਰੂ ਨਾਨਕ ਗੁਰੂ ਨਾਨਕ ਹੀ ਹੈ, ਇਹਨਾਂ ਵਰਗੇ ਬਸ ਇਹੀ ਹੈ, ਇਸ ਕਰਕੇ ਮੈਂ ਨਾਂ ਨਾਨਕ ਰੱਖਿਆ ਹੈ। ਉਸ ਤੋਂ ਬਾਅਦ ਜਦੋਂ ਕੋਈ ਆਪ ਜੀ ਵੱਡੇ ਹੋਏ, ਪਿਤਾ ਜੀ ਨੂੰ ਖਿਆਲ ਆਵੇ ਇਹਨਾਂ ਨੂੰ ਪੜ੍ਹਨੇ ਪਾ ਦੇਈਏ। ਉਪਾਧੇ ਗੋਪਾਲ ਕੋਲ ਲੈ ਗਏ ਨੇ, ਕੋਈ ਚੌਲ ਜੇ ਰੱਖ ਕੇ, ਕੁਝ ਰੁਪਈਏ ਰੱਖ ਕੇ ਉਸਨੂੰ ਕਿਹਾ ਵੀ ਮੇਰੇ ਪੁੱਤਰ ਨੂੰ ਤੂੰ ਪੜ੍ਹਾ ਦੇ। ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕਿਹਾ ਵੀ ਆਪਣੇ ਘਰ ਦਾ ਜਿਹੜਾ ਕੰਮ ਹੈ ਹਿਸਾਬ ਕਿਤਾਬ ਦਾ ਹੈ, ਜੇ ਤੂੰ ਪੁੱਤਰ ਪੜ੍ਹ ਲਵੇਗਾ ਫਿਰ ਮੇਰੇ ਘਰ ਕੰਮ ਨੂੰ ਤੂੰ ਸੰਭਾਲ ਲਏਗਾ, ਅਤੇ ਮੇਰੇ ਵਾਂਗ ਰਾਏ ਬੁਲਾਰ ਕੋਲ ਰਹਿ ਕੇ ਇਸ ਤਰ੍ਹਾਂ ਸਤਿਕਾਰਯੋਗ ਹੋਵੇਗਾ। ਇਸ ਕਰਕੇ ਇਹ ਗੋਪਾਲ ਬੋਲੇ ਕੋਲੇ ਤੂੰ ਨੀਜ ਲਾ ਕੇ ਚੰਗੀ ਤਰ੍ਹਾਂ ਸਭ ਕੁਝ ਪੜ੍ਹ ਲਿਖ ਲਾ, ਸਿਆਣਾ ਹੋ ਜਾ। ਸਤ ਵਚਨ ਕਹਿ ਕੇ ਉਹ ਚੌਂਕੜਾ ਮਾਰ ਕੇ ਉਸਦੇ ਅੱਗੇ ਬੈਠ ਗਏ। ਜੋ ਉਹਨੇ ਫੁੱਟੀ ਉੱਪਰ ਊੜਾ ਆੜਾ ਜਿਹਾ ਲਿਖ ਦਿੱਤਾ ਹੈ, ਉਹ ਫਟਾਫਟ ਹੀ ਆਪ ਜੀ ਨੇ ਪੜ੍ਹ ਕੇ ਸੁਣਾ ਦਿੱਤਾ ਹੈ। ਫਿਰ ਮੁਹਾਰਮੀਨ ਲਿਖ ਦਿੱਤੀ, ਉਹ ਵੀ ਪੜ੍ਹ ਕੇ ਪੜ੍ਹਾ ਦਿੱਤੀ ਹੈ। ਫਿਰ ਭੁਲਾਵੇਂ ਅੱਖਰ ਜਿਹੇ ਲਿਖੇ, ਉਹ ਪਹਿਲੇ ਦਿਨ ਹੀ ਆਪ ਜੀ ਨੇ ਕਾਫੀ ਪੜ੍ਹ ਲਿਆ ਹੈ। ਇਹ ਗੋਪਾਲ ਪਾਂਧਾ ਵੇਖ ਵੇਖ ਕੇ ਐਡੀ ਮਹਾਨ ਵੱਧ ਨੂੰ ਦੰਗ ਰਹਿ ਰਿਹਾ ਵੀ ਦੇਖੋ ਇਹਨਾਂ ਦੇ ਨਾਲ ਦੇ ਬੱਚੇ ਜਿਹੜੇ ਹੈ ਜਿਨ੍ਹਾਂ ਨੂੰ ਨੌ ਨੌ ਦਸ ਮਹੀਨੇ ਪੜ੍ਹਦਿਆਂ ਹੋ ਗਏ ਹੈ ਉਹ ਇੰਨਾ ਨਹੀਂ ਪੜ੍ਹ ਸਕੇ ਹਨ, ਅਤੇ ਅੱਜ ਪਹਿਲੇ ਦਿਨ ਹੀ ਇੰਨਾ ਕੁਛ ਇਹਨਾਂ ਨੇ ਪੜ੍ਹ ਲਿਆ। ਖਿਆਲ ਕਰਦਾ ਵੀ ਇਹਨਾਂ ਨੂੰ ਵੱਖਿਆ ਕਰਕੇ ਨਾ ਵਿਸ਼ੇਸ਼ ਕਰਕੇ ਮੈਂ ਪੜ੍ਹਾਵਾਂ, ਕਿਉਂਕਿ ਇਹਨਾਂ ਦਾ ਜਿਹੜਾ ਪਿਤਾ ਹੈ ਮਾਇਆ ਧਾਰੀ ਹੈ, ਜਦੋਂ ਬਹੁਤਾ ਪੜ੍ਹਾ ਦਿਆਂਗੇ ਥੋੜ੍ਹੇ ਦਿਨਾਂ ਵਿੱਚ ਫਿਰ ਮੈਨੂੰ ਇਨਾਮ ਮਿਲੂ, ਮਾਇਆ ਮਿਲੂਗੀ। ਇਸ ਖਿਆਲ ਨਾਲ ਫਿਰ ਗੋਪਾਲ ਪਾਂਧੇ ਨੇ ਮਹਾਰਾਜ ਨੂੰ ਵੱਖਰੇ ਜੇ ਕਰ ਲਿਆ ਹੈ, ਅਤੇ ਮਹਾਰਾਜ ਅੱਜ ਪੜ੍ਹ ਹੀ ਨਹੀਂ ਰਹੇ, ਚੁੱਪ ਚਾਪ ਹੋ ਕੇ ਨੀਵੀਂ ਜੀ ਪਾ ਕੇ ਬੈਠ ਗਏ, ਧਿਆਨ ਹੀ ਨਹੀਂ ਦੇ ਰਹੇ। ਕੁਝ ਮਿੰਟਾਂ ਤੋਂ ਬਾਅਦ ਆਇਆ, ਦੇਖਿਆ ਵੀ ਇਹ ਕੁਝ ਨਹੀਂ ਕਰ ਰਹੇ। ਜਿਵੇਂ ਮਾਸਟਰ ਕੂਰ ਕੱਪ ਕਰਦੇ ਹੁੰਦੇ, ਕੁਝ ਕਹਿੰਦੇ ਹੁੰਦੇ, ਉਹ ਸੰਸਾਰ ਕਿਹਾ ਵੀ ਤੁਹਾਡਾ ਖੇਲਣ ਨੂੰ ਜੀ ਕਰਦਾ ਹੋਣਾ ਹੈ। ਇਹ ਵੀ ਨਾਨਕ ਤੂੰ ਹੁਣ ਵਿਚਾਰ ਕਰ, ਪੜ੍ਹ ਲੈ, ਤੁਹਾਡੇ ਕਰਮ ਕਰਦਾ ਇਹ ਹਿਸਾਬ ਕਿਤਾਬ ਦਾ ਧੰਦਾ ਹੈ, ਇਹ ਤੁਹਾਡੇ ਕੰਮ ਆਉਣਗੇ, ਇਹ ਖੇਡਦਾ ਖੇੜਾ ਛੱਡ। ਗੁਰੂ ਮਹਾਰਾਜ ਨੇ ਕਿਹਾ ਵੀ ਇਹ ਜਿਹੜਾ ਪੜ੍ਹਾਈ ਜਿਹੜੀ ਤੂੰ ਪੜ੍ਹਾ ਰਿਹਾ ਇਹਦਾ ਲਾਭ ਕੀ ਹੋਊਗਾ, ਜੇ ਨਾ ਪੜ੍ਹੀਏ ਤਾਂ ਫਿਰ ਨੁਕਸਾਨ ਕੀ ਹੋ ਜਾਊ। ਕਹਿਣ ਲੱਗਿਆ ਜੀ ਇਹ ਜੇ ਤੁਸੀਂ ਪੜ੍ਹ ਲਓਗੇ ਹਿਸਾਬ ਕਿਤਾਬ ਕਰਨਾ ਸਿੱਖ ਜਾਓਗੇ, ਲੇਖਾ ਜੋਖਾ ਕਰਨਾ ਹੋ ਆ ਜਾਊਗਾ। ਮਹਾਰਾਜ ਕਹਿੰਦੇ ਵੀ ਸਾਨੂੰ ਹਿਸਾਬ ਕਿਤਾਬ ਕਰਨ ਦੀ ਸਿੱਖਣ ਦੀ ਕੀ ਲੋੜ ਹੈ, ਹਿਸਾਬ ਕਿਤਾਬ ਵਾਲੇ ਤਾਂ ਪਹਿਲਾਂ ਹੀ ਉਹ ਵਾਹਿਗੁਰੂ ਨੇ ਨੀਯਤ ਕੀਤੇ, ਆਪ ਵੀ ਉਹ ਵਾਹਿਗੁਰੂ ਸਭ ਦਾ ਹਿਸਾਬ ਕਿਤਾਬ ਲੇਖਾ ਜੋਖਾ ਸਭ ਜੀਆਂ ਦਾ ਕਰ ਕਰਾ ਰਿਹਾ। ਬਾਕੀ ਹੈ ਵੀ ਇਹ ਹਿਸਾਬ ਜਿਹੜੇ ਹੈ ਇਹ ਕਰਨ ਕਰਕੇ ਤਾਂ ਮਨੁੱਖ ਨੂੰ ਬਹੁਤਾ ਚਤਰ ਹੋਣ ਕਰਕੇ ਕਈ ਵਾਰੀ ਇਹ ਛਾਪੇ ਵੀ ਪੈ ਜਾਂਦੇ, ਝਗੜੇ ਵੀ ਪੈ ਜਾਂਦੇ ਹੈ, ਕਿਉਂਕਿ ਜਦੋਂ ਬਹੁਤਾ ਪੜ੍ਹ ਲੈ ਕੇ ਸ਼ੈਤਾਨ ਜਿਹਾ ਬਣ ਕੇ ਫਿਰ 400 ਵੀ ਕਰਦਾ, ਬਈਆਂ ਮਾਨੀਆਂ ਕਰਦਾ, ਫਿਰ ਅਗੜੇ ਝਗੜੇ ਪੈਂਦੇ ਹੀ ਹੈ। ਰੋਜ਼ ਇੱਥੇ ਅਖਬਾਰਾਂ 'ਚ ਅਸੀਂ ਪੜ੍ਹਦੇ ਹੀ ਹਾਂ ਫਲਾਨੇ ਨੇ ਇੰਨੇ ਘੁਟਾਲਾ ਕਰ ਲਿਆ, ਉਹਨੇ ਆਹ ਖਾ ਗਿਆ, ਜੇ ਫਿਰ ਪੜ੍ਹੇ ਲਿਖੇ ਉਹ ਕਹਿੰਦੇ ਵੀ ਤੂੰ ਐਂ ਖਾ ਗਿਆ, ਉਹ ਮਖੌਲ ਕਰਦੇ, ਕਹਿੰਦੇ ਉਹ ਜਿਨ੍ਹਾਂ ਦਾ ਖਾਧਾ ਉਹ ਤਾਂ ਬੋਲਦੇ ਨਹੀਂ, ਉਸਨੂੰ ਡੰਗਰਾਂ ਨੂੰ ਤਾਂ ਤੁਸੀਂ ਐਵੇਂ ਬੋਲੀ ਜਾਂਦੇ। ਜੇ ਕਹਿੰਦੇ ਵੀ ਤੂੰ ਖਾਧਾ ਪੀਤਾ ਸੀ ਉਹਨਾਂ ਦੇਖ ਲਾ ਕੇ ਜੇਲ੍ਹ ਕੱਟ ਰਿਹਾ, ਕਹਿੰਦੇ ਜੇ ਤਾਂ ਹਮਾਰੇ ਭਗਵਾਨ ਕ੍ਰਿਸ਼ਨ ਵੀ ਜੇਲ੍ਹ ਮੇ ਰਹੇ ਤੇ ਹਮਾਰਾ ਕਿਆ ਬਾਤ ਹੈ। ਉਹ ਸ਼ੈਤਾਨ ਬਣ ਜਾਂਦੇ ਉੱਤਰ ਹੀ ਉਹਨਾਂ ਨੂੰ ਇਹੋ ਜਿਹੇ ਆਉਂਦੇ ਨੇ। ਇਸ ਕਰਕੇ ਹਿਸਾਬ ਕਿਤਾਬ ਸਾਨੂੰ ਪੜ੍ਹਨੀ ਲੈਣੀ ਹੈ, ਇਹ ਹਿਸਾਬ ਕਿਤਾਬ ਤਾਂ ਸਭ ਲੇਖਾ, ਬੋਲਣ ਬੋਲਣਾ ਲੇਖਾ, ਖਾਣਾ ਖਾਓ। ਜਿੰਨਾ ਕੁ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਬੋਲ ਬੋਲਣਾ, ਬਚਨ ਬੋਲਣਾ, ਉਹ ਲੇਖੇ ਵਿੱਚ ਹੈ, ਹਿਸਾਬ ਕਿਤਾਬ ਵਿੱਚ ਹੈ। ਇੱਕ ਲਫ਼ਜ਼ ਨਹੀਂ ਵੱਧ ਬੋਲ ਸਕਦਾ ਪੰਡਤਾਂ, ਜਿੰਨਾ ਕੁ ਇਹਨੇ ਜ਼ਿੰਦਗੀ ਵਿੱਚ ਖਾਣਾ ਪੀਣਾ ਉਨਾ ਹੀ ਖਾਣਾ ਹੈ। ਇੱਕ ਗ੍ਰਾਹੀ ਵੀ ਵੱਧ ਨਹੀਂ ਖਾ ਸਕਦਾ, ਅੰਦਰ ਨਹੀਂ ਲੰਘੇਗੀ ਜਦੋਂ ਖਾਣਾ ਪੂਰਾ ਹੋ ਗਿਆ। ਇਸੇ ਤਰ੍ਹਾਂ ਜਿਹੜਾ ਜਿੰਨਾ ਕੁ ਸੁਣਨਾ ਹੈ ਨਾ ਕੰਨਾਂ ਨਾਲ ਉਹ ਨਹੀਂ ਸੁਣੂਗਾ, ਇੱਕ ਲਫ਼ਜ਼ ਨਹੀਂ ਬਲ ਸੁਣੂ, ਉਹਦੇ ਹੀ ਬੋਲਾ ਹੋਜੂ, ਚਵਾਰਾ ਸਾਹਿਬ ਬਣ ਜਾਊਗਾ। ਜਿੰਨਾ ਮਰਜ਼ੀ ਜ਼ੋਰ ਲਾਈ ਅਵਸਥੀਆਂ ਲਈ ਨਹੀਂ ਸੁਣ ਸਕੇਗਾ ਅੱਖਰ। ਜਿੰਨਾ ਕੁ ਅੱਖਾਂ ਨਾਲ ਵੇਖਣਾ ਉਹ ਨਹੀਂ ਵੇਖੇਗਾ, ਬਦ ਨਹੀਂ ਵੇਖੇਗਾ। ਜਦੋਂ ਉਹ ਸਮਾਂ ਪੂਰਾ ਹੋ ਗਿਆ, ਅੱਖਾਂ ਵਿੱਚ ਕਾਲਾ ਮੋਤੀਆ ਉਤਰਿਆ, ਉਹ ਅੰਨਾ ਹੋਜੂ, ਨਹੀਂ ਦੇਖ ਸਕੇਗਾ। ਇਸ ਕਰਕੇ ਉਂਝ ਵੀ ਅੰਦਰੋਂ ਨਿਗਾਹ ਚਲੀ ਜਾਊਗੀ ਅਤੇ ਫਿਰ ਵੀ ਇਹ ਨਹੀਂ ਵੇਖ ਸਕੇਗਾ। ਹੁਣ ਜਿਹੜਾ ਕੋਈ ਵੇਖਣਾ ਹੈ, ਸੁਣਨਾ ਹੈ, ਬੋਲਣਾ ਹੈ, ਖਾਣਾ ਹੈ, ਇਹ ਸਭ ਹਿਸਾਬ ਕਿਤਾਬ ਵਿੱਚ ਹੈ। ਮਹਾਰਾਜ ਕਹਿੰਦੇ ਬਾਬਾ ਇਹ ਲੇਖਾ ਲਿਖ ਜਾਣ, ਇਹ ਬਜ਼ੁਰਗਾ ਇਹ ਜਿਹੜਾ ਹਿਸਾਬ ਕਿਤਾਬ ਤੂੰ ਲਿਖਣਾ ਜਾਣ, ਜਿਹੜਾ ਕੰਮ ਆਵੇ, ਜਿੱਥੇ ਲੇਖਾ ਮੰਗੀਏ ਤਿੱਥਾ ਹੋਏ ਸੱਚਾ ਨਿਸ਼ਾਨ। ਉਹ ਹਿਸਾਬ ਕਿਤਾਬ ਲਿਖ ਜਿੱਥੇ ਅੱਗੇ ਤੂੰ ਜਾਵੇਂ ਪ੍ਰਲੋਕ ਵਿੱਚ ਹਿਸਾਬ ਕਿਤਾਬ ਦੇਣ ਲਈ ਤੇਰੇ ਕੋਲ, ਕਹਿੰਦੇ ਹੋਏ ਸੱਚਾ ਨਿਸ਼ਾਨ। ਜਿਹੜਾ ਸੱਚਾ ਸੁੱਚਾ ਨਿਸ਼ਾਨ ਹੈ, ਸਹੀ ਹੈ, ਜਿਹੜਾ ਟੋਂਬੂ ਹੈ, ਪਛਾਣ ਪੱਤਰ ਹੈ। ਇੱਕ ਤਾਂ ਹੁੰਦਾ ਨਾ ਅੱਜ ਕੱਲ੍ਹ ਨਕਲੀ ਵੀ ਬਣਾ ਲੈਂਦੇ ਆਡੈਂਟੀ ਕਾਰਡ, ਇੱਕ ਕਹਿੰਦੇ ਸੱਚਾ ਜਿਹੜਾ ਅਸਲੀ ਹੋਵੇ, ਉਹ ਸੱਚਾ ਨਾਮ ਰੂਪੀ ਤੇਰੇ ਕੋਲ ਟੋਂਬੂ ਹੋਵੇ, ਰਾਹਦਾਰੀ ਹੋਵੇ, ਜਿਸ ਨੂੰ ਵੇਖ ਕੇ ਤੈਨੂੰ ਕੋਈ ਕੁਝ ਨਾ ਕਹੇ, ਜਿੱਧਰ ਨੂੰ ਤੂੰ ਮਰਜ਼ੀ ਜਾਵੇ, ਉਹ ਹੀ ਜਿਹੜਾ ਅਸਲੀ ਹਿਸਾਬ ਕਿਤਾਬ ਉਹ ਹੈ। ਵਾਹਿਗੁਰੂ ਦਾ ਜਪ ਤਪ ਕਰਨਾ, ਭਜਨ ਸਿਮਰਨ ਕਰਨਾ, ਇਹ ਸੱਚਾ ਨਿਧਾਨ ਹੈ, ਸੱਚਾ ਆਈਡੈਂਟੀ ਕਾਰਡ ਹੈ, ਸਹੀ ਪਛਾਣ ਪੱਤਰ ਹੈ, ਜਿਹਦੇ ਕੋਲ ਹੁੰਦਾ ਵੱਧ ਤੋਂ ਵੱਧ ਮਹਾਨ ਤੋਂ ਮਹਾਨ ਹੁੰਦਾ ਹੈ। ਬਾਕੀ ਵੀ ਪ੍ਰਲੋਕ ਵੀ ਜਿੱਥੇ ਵਡਿਆਈਆਂ ਮਿਲਦੀਆਂ, ਉਹਨਾਂ ਦੇ ਮੂੰਹ 'ਤੇ ਜਸ ਰੂਪੀ ਟਿੱਕੇ ਨਿਕਲਦੇ ਹੈ, ਜਿਹਨਾਂ ਦੇ ਕੋਲ ਨਾਮ ਹੁੰਦਾ ਹੈ। ਨਹੀਂ ਤਾਂ ਫਿਰ ਜਿਹੜੀਆਂ ਗੱਲਾਂ ਐਵੇਂ ਕਹਿੰਦੇ ਵਾਹਦੋ ਆਇਆ, ਜਿਵੇਂ ਹਵਾ ਦਾ ਬੁੱਲਾ ਆਇਆ ਅਤੇ ਐਵੇਂ ਵਿਅਰਥ ਹੈ, ਨਿਸ਼ਫਲ ਹੈ ਉਹਨਾਂ ਦੀਆਂ ਗੱਲਾਂ, ਜੱਕੜ ਕੁਛ ਲਿਖੇ ਨਹੀਂ ਹੈ। ਅਤੇ ਇਸ ਤਰ੍ਹਾਂ ਦੇ ਆਪ ਜੀ ਨੇ ਪਰਮਾਰਥ ਦੇ ਜਦੋਂ ਬਚਨ ਕਹੇ ਤਾਂ ਚਰਨੀ ਉੱਠ ਕੇ ਪੈ ਗਿਆ, ਕਹਿੰਦਾ ਮਹਾਰਾਜ ਬਖਸ਼ੋ, ਮੈਂ ਤਾਂ ਸੰਸਾਰੀ ਵਿੱਦਿਆ ਜਾਣਦਾ, ਆਪ ਤਾਂ ਸਾਰੀਆਂ ਵਿੱਦਿਆ ਦੇ ਕਰਤੇ ਧਰਤੇ ਮਾਲਕ ਹੋ। ਫਿਰ ਇਹ ਜਿਸ ਨੂੰ ਝੁੱਕ ਗਿਆ ਹੈ ਚਰਨਾਂ 'ਤੇ, ਇਹਨੂੰ ਮਹਾਰਾਜ ਨੇ ਉਹ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਤੀ, ਨਿਹਾਲ ਕਰ ਦਿੱਤਾ। ਫਿਰ ਜਦੋਂ ਆਪ ਜੀ ਉਹ ਗਏ ਨਾ ਪੜ੍ਹਨ, ਫਿਰ ਇੱਕ ਦਿਨ ਇੱਕ ਲੈ ਕੇ ਗਏ ਕਾਲੂ ਜੀ ਵੀ, ਤੂੰ ਇਹਨਾਂ ਨੂੰ ਪੜ੍ਹਾਉਂਦਾ ਕਿਉਂ ਨਹੀਂ? ਉਹ ਕਹਿਣ ਲੱਗਾ ਇਹ ਤਾਂ ਸਾਰੀਆਂ ਵਿੱਦਿਆ ਦੇ ਕਰਤੇ ਹੈ, ਇਹਨਾਂ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਤੂੰ ਪੈ, ਇਹ ਤਾਂ ਬਿਨਾਂ ਪੜ੍ਹਾਏ ਪੜ੍ਹ ਰਹੇ, ਅਵਰ ਪੜ੍ਹਾਵਨ ਹਾਰ ਹੈ, ਬਿਨਾਂ ਪੜ੍ਹੇ ਤੋਂ ਸਭ ਕੁਝ ਪੜ੍ਹ ਰਹੇ ਹੈ, ਹੋਰਨਾਂ ਨੂੰ ਪੜ੍ਹਾਉਣ ਵਾਸਤੇ ਇਹ ਆਏ। ਫਿਰ ਉਹ ਮੁੱਲਾਂ ਕੋਲ ਲੈ ਕੇ ਗਿਆ, ਉਹਨੇ ਅਲਫ ਬੇ ਜੀ ਲਿਖ ਦਿੱਤੀ, ਮਹਾਰਾਜ ਨੇ ਉਹਦੇ ਮਹਿਨੇ ਪੁੱਛ ਲਏ, ਇਹਨੂੰ ਵੀ ਕਿਹਾ ਸੀ ਵੀ ਜਿਹੜਾ ਉਡਾੜਾ ਲਿਖਿਆ ਉਹਦੇ ਮਹਿਨੇ ਕੀ ਹੈ? ਜੀ ਇਹ ਮਹਿਨੇ ਤਾਂ ਮੈਨੂੰ ਨਹੀਂ ਉਹਦੇ, ਤੁਸੀਂ ਦੱਸੋ ਮਹਾਰਾਜ। ਕਹਿੰਦੇ ਊੜਾ ਉਪਮਾ ਤਾਂ ਕੀ ਕੀਜੈ? ਊੜਾ ਕਹਿੰਦਾ ਵੀ ਜੇ ਉਪਮਾ ਕਰਨੀ ਹੈ ਲੋਕਾਂ ਦੀ, ਨਹੀਂ ਉਹਦੀ ਕਰੋ ਉਪਮਾ, ਜਾ ਕਾਂਤ ਨਾ ਪਾਇਆ। ਇਸ ਤਰ੍ਹਾਂ ਊੜਾ ਆੜੇ ਦੁਆਰਾ ਵੀ ਆਪ ਜੀ ਨੇ ਨਾਲੇ ਤਾਂ ਉਹਦੇ ਅਰਥ ਦੱਸਤੇ, ਨਾਲੇ ਉਹਦੇ ਵਿੱਚੋਂ ਸਿਧਾਂਤ ਗ੍ਰਹਿਣ ਕਰਾ ਦਿੱਤਾ ਵੀ ਇਹ ਐੜਾ ਆਹ ਕਹਿੰਦਾ ਹੈ, ਊੜਾ ਆਹ ਕਹਿੰਦਾ ਹੈ, ਕੱਕਾ ਆਹ ਕਹਿੰਦਾ ਹੈ। ਇਸ ਤਰ੍ਹਾਂ ਹੀ ਅਲਫ ਬੇ ਜੀ ਲਿਖੀ, ਇੱਕ ਦਿਨ ਤਾਂ ਪੜ੍ਹ ਲਿਆ, ਦੂਏ ਦਿਨ ਮੈਨੇ ਪੁੱਛ ਲਏ। ਫਿਰ ਇਹ ਵੀ ਸਿਆਣਾ ਸੀ, ਕਹਿਣ ਲੱਗਾ ਮਹਾਰਾਜ ਤੁਸੀਂ ਸਮਝਾਓ, ਮੈਨੂੰ ਨਹੀਂ ਕੁਛ ਪਤਾ। ਮਹਾਰਾਜ ਕਹਿੰਦੇ ਜਕ ਅਰਜ ਗੌਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਅਕਾ ਕਰੀ ਕਰੀ ਤੂੰ ਬੇਅ ਪਰਬਦਗਾਰ, ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲ ਜਾਨੀ, ਅਜਰਾਇਲ ਗਿਰਫਤ ਹੈ ਦਿਲ ਹੇਚ ਨਾ ਦਾਨੀ, ਹਾਓ ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸ ਸੰਗੀਰ, ਆਖਰ ਵਿਅਫਤ ਕਸ ਨਾ ਦਾਰਥ ਚੂਸ ਵੱਧ ਤੱਕ ਵੀਰ, ਸਭ ਰੋਜ ਗਸਤਮ ਦਰਹਾ ਕਰਦੇਮ ਬਰੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚ ਨੀ ਅਹਿਵਾਲ ਬਦ ਬਖਤ ਹਮ ਚੋ ਵਕੀਲ ਗਾਫਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜੰਤਰਾਂ ਤੇਰੇ ਚਾਕਰਾਂ ਪਾ ਖਾਕ। ਇਸ ਤਰ੍ਹਾਂ ਫਾਰਸੀ ਵਿੱਚ ਸ਼ਬਦ ਉਚਾਰਨ ਕਰਕੇ ਇਹਦੀ ਨਿਸ਼ਾ ਤਰਾਕ ਕਰਾ ਦਿੱਤੀ। ਇਹ ਵੀ ਚਰਨੀ ਪੈ ਗਿਆ, ਇਹਨੂੰ ਵੀ ਨਿਹਾਲ ਕਰ ਦਿੱਤਾ। ਇਸ ਤਰ੍ਹਾਂ ਆਪ ਜੀ ਦਾ ਬਾਲ ਰੂਪ ਦੇ ਵਿੱਚ ਹੀ, ਛੋਟੇ ਰੂਪ ਦੇ ਵਿੱਚ ਹੀ ਆਪ ਜੀ ਨੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਸੀ। ਜਿਹੜੇ ਇਹ ਨਿਹਾਲ ਹੋਏ, ਇਸ ਤੋਂ ਬਾਅਦ ਫਿਰ ਜਿਵੇਂ ਰਾਏ ਬੁਲਾਰ ਨੂੰ ਵੀ ਉਹ ਸੱਪ ਦੀ ਛਾਇਆ ਦਿਖਾ ਕੇ, ਦਰਖਤ ਇੱਕ ਛਾਇਆ ਇੱਕ ਥਾਂ ਟਿਕਿਆ ਦਿਖਾ ਕੇ ਉਹਨੂੰ ਬਖਸ਼ਿਸ਼ ਕਰ ਦਿੱਤੀ। ਭੈਣ ਨਾਨਕੀ ਉੱਪਰ ਮਿਹਰ ਕਰਕੇ ਗਿਆਨ ਦਾ ਨੇਤਰ ਖੋਲ੍ਹ ਦਿੱਤਾ ਸੀ। ਉਹ ਜਾਣ ਗਈ ਸੀ ਵੀ ਗੁਰੂ ਨਾਨਕ ਸਾਹਿਬ ਮੇਰੇ ਭਰਾ ਨਹੀਂ, ਇਹ ਤਾਂ ਪਰਮੇਸ਼ਰ ਹੈ। ਇਸ ਤਰ੍ਹਾਂ ਆਪਾਂ ਕੱਲ੍ਹ ਆ ਪ੍ਰਸੰਗ ਸੁਣਿਆ, ਜੇ ਉਹ ਮੂਲਾ ਆਪਣੇ ਨਾਲ ਸਿਆਮੇ ਬ੍ਰਹਮਣ ਨੂੰ ਲਿਆਇਆ ਸੀ ਪੜ੍ਹੇ ਲਿਖੇ ਨੂੰ। ਇਹਨੇ ਮਹਾਰਾਜ ਨੂੰ ਕੁਝ ਕਿਹਾ ਸੀ ਵੀ ਤੂੰ ਤਾਂ ਬੱਚਿਆਂ ਵਾਲਾ ਕੰਮ ਕੀਤਾ, ਬਾਲਕਾਂ ਵਾਲੀ ਬੁੱਧ ਆ ਤੇਰੀ। ਮਹਾਰਾਜ ਨੇ ਦੂਜੇ ਰੂਪ ਵਿੱਚ ਕਹਿਤਾ ਵੀ ਇਹ ਜਿਹੜਾ ਮਨ ਰੂਪੀ ਰਾਜਾ, ਇਹ ਬੜਾ ਬੱਚਿਆਂ ਵਰਗਾ ਹੀ ਹੈ, ਇਹ ਆਣਾ ਹੀ ਹੈ, ਬੇਸਮਝ ਹੈ ਮਨ। ਆ ਦੇਹ ਰੂਪ ਜਿਹੜੀ ਕੱਚੀ ਨਗਰੀ ਹੈ, ਕੱਚੀ ਨਾਚ ਧਾਨੀ ਵਿੱਚ ਰਹਿੰਦਾ ਸਰੀਰ ਜਿਹੜਾ ਨਾਚ ਸਵੰਤ ਹੈ, ਇਹਦਾ ਮਨ ਦੁਸ਼ਟਾਂ ਨਾਲ ਕਾਮ ਕ੍ਰੋਧ ਨਾਲ ਇਹਨਾਂ ਭੈੜਿਆਂ ਨਾਲ ਪਿਆਰ ਲੱਗਿਆ, ਇਹਨਾਂ ਵਿੱਚ ਹੀ ਫਿਰਦਾ ਹੈ, ਗਿਰੇ ਧੱਕੇ ਖਾਂਦਾ। ਇਸ ਤਰ੍ਹਾਂ ਦੇ ਲਫ਼ਜ਼ ਜਦੋਂ ਕਹੇ ਇਹ ਵੀ ਝੁੱਕ ਗਿਆ ਹੈ। ਫਿਰ ਜਦੋਂ ਇਹ ਚਰਨਾਂ 'ਤੇ ਚੁੱਕਿਆ, ਮਿਹਰ ਦੀ ਨਿਗਾਹ ਇਸ 'ਤੇ ਵੀ ਕਰ ਦਿੱਤੀ। ਜਿਵੇਂ ਮੂਹਰ ਚੰਦਾ ਜੇ ਸਮਾਂ ਹੈਗਾ ਸੀ, ਜਿਸ ਕਰਕੇ ਗੁੱਸੇ ਵਿੱਚ ਭਰਿਆ ਭਰਾਇਆ ਪਹਿਲਾਂ ਘਰ ਵੱਲ ਚਲਿਆ ਗਿਆ, ਫਿਰ ਉੱਥੋਂ ਜਿਵੇਂ ਨਵਾਬ ਦੌਲਤ ਖਾਨ ਕੋਲ ਪੁਕਾਰ ਫਰਿਆਦ ਕਰਨ ਵਾਸਤੇ ਆਇਆ ਸੀ, ਉਹ ਜਿਵੇਂ ਵੀ ਆਇਆ ਹੈ, ਮੂਹਰ ਚੰਦ ਆ ਕੇ ਨੇ ਨਵਾਬ ਕੋਲ ਫਰਿਆਦ ਕੀਤੀ। ਉਹ ਪ੍ਰਸੰਗ ਅੱਜ ਆ ਰਿਹਾ ਗੁਰੂ ਨਾਨਕ ਸਾਹਿਬ ਜੀ ਦਾ। ਸੋ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਜਿਹੜਾ ਇਹ ਪ੍ਰਸੰਗ ਆ ਰਿਹਾ ਆਪਾਂ ਨਾਲੇ ਸੁਣੀਏ, ਨਾਲੇ ਮਹਾਰਾਜ ਦਾ ਅਵਤਾਰ ਦਿਹਾੜਾ ਇਸੇ ਰੂਪ ਵਿੱਚ ਹੀ ਮਨਾਈਏ ਜੀ। ਮਰਾਲ ਬਾਹਨੀ ਕਿਰਪਾਲ ਹੱਥ ਜੋਰ ਬੰਦਨਾ। ਕਵੀ ਸੰਤੋਖ ਸਿੰਘ ਜੀ ਜੋ ਕਵਿਤਾ ਦੀ ਮਹਾਨ ਦਾਤੀ ਸ਼ਕਤੀ ਹੈ, ਸਵੱਛ ਬੁੱਧੀ ਹੈ, ਉਹਦਾ ਮੰਗਲ ਕਰ ਰਹੇ ਹੈ ਵੀ ਜੋ ਹੰਸ ਦੀ ਸਵਾਰੀ ਕਰਨ ਵਾਲੀ ਹੈ ਅਤੇ ਕਿਰਪਾ ਦਾ ਘਰ ਹੈ ਕਵਿਤਾ ਦਾਤੀ ਸ਼ਕਤੀ, ਨੂੰ ਦੋਵੇਂ ਹੱਥ ਜੋੜ ਕੇ ਮੈਂ ਕਵੀ ਦੀ ਨਮਸਕਾਰ ਹੈ। ਕਹੋ ਕਥਾ ਵਿਚਾਰ ਚਾਰ ਤੀਨ ਤਾਪ ਕੰਦਨਾ। ਮੱਥਾ ਟੇਕ ਕੇ ਜੋ ਤਿੰਨਾਂ ਤਾਪਾਂ ਨੂੰ ਕੱਟਣ ਵਾਲੀ ਕਥਾ ਹੈ, ਉਹ ਸੋਚ ਵਿਚਾਰ ਕੇ ਮੈਂ ਸੋਹਣੀ ਕਹਿੰਦਾ ਹਾਂ। ਧਿਆਨ ਧਾਰ ਬਾਰ ਬਾਰ ਸਾਰ ਦਾ ਸਰੂਪ ਕੋ। ਇਸ ਤਰ੍ਹਾਂ ਜਿਹੜੀ ਕਵਿਤਾ ਦਾ ਦਾਤੀ ਸ਼ਕਤੀ ਹੈ, ਉਹਦਾ ਜਿਹੜਾ ਸ੍ਰੇਸ਼ਟ ਸਰੂਪ ਹੈ, ਉਹਦਾ ਬਾਰ ਬਾਰ ਧਿਆਨ ਕਰਦਾ ਹੋਇਆ। ਤੀਨ ਤਾਪ ਕੰਦਨਾ ਸੋ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ। ਇਸ ਕਰਕੇ ਦੇਖਿਆ ਕਰ ਵੀ ਉਹ ਤਾਂ ਹੋ ਗਈ ਹੈ, ਆਪੇ ਧਿਆਨ ਧਰ ਕੇ ਫਿਰ ਪਿੱਛੇ ਨੂੰ ਜਾਣਾ। ਸੋ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ, ਜਿਸ ਦੀ ਕਿਰਪਾ ਪਾ ਕੇ ਜਿਹੜੀ ਅਨੂਪਮ ਸੇ ਮੁਖੀ ਅਤਨ ਬੁੱਧੀ ਅਨੂਪ ਪ੍ਰਾਪਤ ਕਰੀਦੇ ਪ੍ਰਾਪਤ ਹੁੰਦੀ ਹੈ, ਉਹ ਕਵਿਤਾ ਦੀ ਦਾਤੀ ਦਾ ਮੈਂ ਸਤਿਕਾਰ ਕਰ ਰਿਹਾ ਹਾਂ। ਉਹਨੂੰ ਮੱਥਾ ਟੇਕ ਰਿਹਾ ਕਵੀਆਂ ਦਾ, ਜਿਵੇਂ ਨਿਯਮ ਉਹਨੂੰ ਪੂਰਾ ਕਰਿਆ ਕਵੀ ਨੇ। ਇਸੇ ਤਰ੍ਹਾਂ ਜਿਹੜੇ ਕੋਈ ਪਰਮਾਰਥ ਦੀ ਵਿਚਾਰ ਰੱਖਣ ਵਾਲੇ, ਉਹ ਗੁਰਬਾਣੀ ਦੀ ਮਹਿਮਾ ਦਾ ਮੰਗਲ ਇਹਨੂੰ ਸਮਝਦੇ, ਉਹ ਇਸ ਦਾ ਅਰਥ ਕਰ ਲੈਂਦੇ। ਮਰਾਲ ਬਾਹਨੀ ਕਿਰਪਾਲ, ਜਿਹੜੀ ਇਹ ਗੁਰਬਾਣੀ ਹੈ, ਇਹ ਜਿਹੜਾ ਵਿਵੇਕ ਰੂਪੀ ਹੰਸ ਹੈ, ਇਹਦੇ 'ਤੇ ਬਾਨੀ ਕੀ ਸਵਾਰੀ ਕਰਾਉਣ ਵਾਲੀ ਹੈ, ਜਾਣੀ ਜਿਹੜਾ ਵਿਵੇਕ ਹੈ ਉਹਦੀ ਬਖਸ਼ਿਸ਼ ਕਰਨ ਵਾਲੀ ਹੈ, ਜੀਵ ਈਸ਼ ਦੀ ਏਕਤਾ ਵਿਚਾਰ ਬਖਸ਼ਣ ਵਾਲੀ ਹੈ ਅਤੇ ਕਿਰਪਾ ਦਾ ਘਰ ਹੈ ਗੁਰਬਾਣੀ। ਪਰ ਸੱਕ ਹੱਥ ਜੋੜ ਕੇ ਐਸੀ ਗੁਰਬਾਣੀ ਨੂੰ ਮੈਂ ਕਵੀ ਦੀ ਨਮਸਕਾਰ ਹੈ। ਕਹੋ ਕਥਾ ਵਿਚਾਰ ਚਾਰ ਤੀਨ ਤਾਪ ਕੰਦਨਾ। ਤਿੰਨੇ ਤਾਪਾਂ ਨੂੰ ਕੱਟਣ ਵਾਲੀ ਹੈ ਗੁਰਬਾਣੀ, ਉਹ ਵਿਚਾਰ ਕਰਕੇ ਸੋਹਣੀ ਮੈਂ ਕਥਾ ਹੁਣ ਅੱਗੇ ਕਹਿਣਾ। ਧਿਆਨ ਧਾਰ ਬਾਰ ਬਾਰ ਸਾਰ ਦਾ ਸਰੂਪ ਕੋ। ਜੋ ਸਾਰ ਕੀ ਸ੍ਰੇਸ਼ਟ ਸਰੂਪ ਨੂੰ ਪ੍ਰਾਪਤ ਕਰਵਾਉਣ ਵਾਲੀ ਹੈ, ਸਾਖਿਆਤ ਕਰਨ ਵਾਲੀ ਹੈ, ਪ੍ਰਗਟ ਕਰਨ ਵਾਲੀ ਹੈ, ਉਸ ਗੁਰਬਾਣੀ ਦਾ ਵਾਰ ਵਾਰ ਮੈਂ ਧਿਆਨ ਧਾਰਦਾ ਹਾਂ। ਸੋ ਜਾਸ ਕੋ ਪ੍ਰਸਾਦ ਪਾਏ ਸੇ ਮੁਖੀ ਅਨੂਪ ਕੋ। ਜਿਸ ਗੁਰਬਾਣੀ ਦੀ ਕਿਰਪਾ ਪਾ ਕੇ, ਪ੍ਰਸਾਦ ਕਿਰਪਾ ਪਾ ਕੇ, ਜਿਹੜੀ ਅਨੂਪਮ ਸਰੂਪ ਦੀ ਪ੍ਰਾਪਤੀ ਵਾਲੀ ਜਿਹੜੀ ਬੁੱਧੀ ਹੈ, ਉਹ ਭਾਈ ਦੀ ਆਤਮ ਵਿਸ਼ਣੀ ਬੁੱਧ ਪ੍ਰਾਪਤ ਹੁੰਦੀ ਹੈ। ਸ੍ਰੀ ਬਾਲਾ ਸੰਦੁਰ ਵਾਚ ਦੋਹਰਾ ਬਾਕੀ ਸ੍ਰੀ ਗੁਰ ਕੀ ਜਿਤੀ। ਤੀਜੀ ਵਾਰੀ ਹਿਸਾਬ ਕਿਤਾਬ ਹੋਇਆ ਸੀ ਅਤੇ ਜਿੰਨੀ ਕੁ ਗੁਰੂ ਮਹਾਰਾਜ ਦੀ ਉਹ ਨਵਾਬਲੀ ਬਾਕੀ ਸੀ, ਬਕਾਇਆ ਰਹਿੰਦਾ ਸੀ, ਯਾਨੀ 760 ਕੁ ਰੁਪਈਏ ਵਾਧੇ ਦੇ ਮਹਾਰਾਜ ਦੇ ਬਚ ਗਏ ਸਨ, ਉਹ ਨਵਾਬਲੀ ਸਨ। ਮੂਲੇ ਸਰੁੱਤ ਸੁਣ ਸੋਏ, ਜਿਹੜਾ ਮੂਲ ਚੰਦ ਇਸਨੇ ਕੰਨਾਂ ਵਿੱਚ ਸੁਣਿਆ ਵੀ 760 ਰੁਪਈਏ ਨਵਾਬ ਦੇ ਕੋਲ ਗੁਰੂ ਨਾਨਕ ਸਾਹਿਬ ਜੀ ਦੇ ਵਾਧੇ ਬਕਏ ਪਏ ਹੋਏ ਹਨ। ਲੈਣ ਹੇਤ ਤਿਸ ਕੇ ਤਬੈ, 760 ਰੁਪਈਏ ਲੈਣ ਵਾਸਤੇ ਤਦੋਂ ਗਯੋ ਲੋਭ ਮੈਂ ਹੋਏ। ਇੰਨੇ ਬੜੇ ਲੋਭ ਦੇ ਵਿੱਚ ਭਰਿਆ ਹੋਇਆ ਲੋਭੀ ਹੋ ਕੇ ਗਿਆ ਹੈ। ਨਰਾਜ ਛੰਦ ਗਯੋ ਸਮੂਲ ਚੰਦ ਭੂਲ ਦੇ ਭੇਵ ਨਾਹ ਜਾਣਿਆ। ਆ ਕਹਿੰਦੇ ਮੂਰ ਚੰਦ ਇਸ ਤਰ੍ਹਾਂ ਭੁੱਲ ਗਿਆ ਹੈ, ਗੁਰੂ ਨਾਨਕ ਸਾਹਿਬ ਪਰਮੇਸ਼ਰ ਭੇਦ ਨਹੀਂ ਇਸਨੇ ਜਾਣਿਆ ਹੈ। ਪੁਕਾਰ ਕੈ ਨਵਾਬ ਪਾਸ ਬਹਿਨੇ ਅੰਬ ਖਾਨਿਆ। ਜਿਹੜਾ ਨਵਾਬ ਦੇ ਕੋਲ ਜਾ ਕੇ ਪੁਕਾਰ ਕਰਕੇ ਉੱਚੀ ਬੋਲ ਕੇ ਇਉਂ ਬਚਨ ਕਿਹਾ ਏ ਮੂਲ ਚੰਦ ਨੇ, ਨਿਆਇ ਮੋਰ ਕੀਜੀਏ ਸਵਾਬ ਜਾਨ ਆਪਣੋ। ਇਹ ਨਵਾਬ ਜੀ ਮੇਰਾ ਤੁਸੀਂ ਇਨਸਾਫ ਕਰੀਏ, ਆਪਣਾ ਇਹਦੇ ਵਿੱਚ ਪੁੰਨ ਜਾਣ ਲਈਏ। ਕੁਲੀਤ ਭੂਪ ਕ੍ਰਿਤ ਨਾਤ ਜੰਤ ਭੂਰ ਪਾਪ ਨੋ। ਕਿਉਂਕਿ ਜਿਹੜੇ ਰਾਜੇ ਆ ਉਹ ਬੇਇਨਸਾਫੀ ਨਹੀਂ ਕਰਦੇ ਹੁੰਦੇ ਆ, ਜਿਹਦੇ ਬਹੁਤਾ ਪਾਪ ਬੇਇਨਸਾਫੀ ਵਿੱਚ ਹੁੰਦਾ, ਇਸ ਕਰਕੇ ਪਾਪ ਨੂੰ ਬੇਇਨਸਾਫੀ ਨੂੰ ਪਾਪ ਸਮਝਦੇ। ਉਹ ਜਿਹੜੇ ਸਿਆਣੇ ਲੋਕ ਕੁਨੀਤੀ ਬੇਇਨਸਾਫੀ ਨਹੀਂ ਕਰਦੇ, ਉਹ ਛੱਡ ਦਿੰਦੇ ਹਨ, ਬੇਇਨਸਾਫੀ ਇਨਸਾਫ ਕਰਦੇ ਹਨ। ਅੜਿੱਲ ਸੁਣ ਕਰ ਸਰਵਨ ਨਵਾਬ ਭਨੈ ਤੂੰ ਕੌਣ ਹੈ। ਸਵੇਰੇ ਸੁਣ ਕੇ ਜਿਹੜਾ ਨਵਾਬ ਕੰਨਾਂ ਵਿੱਚ ਕਹਿਣ ਲੱਗਿਆ ਵੀ ਦੱਸ ਤੂੰ ਕੌਣ ਹੈ ਫਰਿਆਦ ਕਰਨ ਵਾਲਿਆ, ਕਿਸ ਪਰ ਕਰਤ ਪੁਕਾਰ ਨਾਮ ਕਹੁ ਜਾਨ ਹੈ। ਇਹਦੇ ਉੱਪਰ ਤੂੰ ਫਰਿਆਦ ਕਰ ਰਿਹਾ, ਉਹਦਾ ਨਾਮ ਕੀ ਹੈ, ਜਿਹੜਾ ਨਾਮ ਉਹ ਵੀ ਦੱਸ ਮੈਨੂੰ। ਕਿਹ ਦੁੱਖ ਦੀਨੋ ਤੋ ਹਿਸ ਭੇਵ ਪਨੀਜੀਏ। ਮੂਲ ਚੰਦ ਕਿਹਨੇ ਤੈਨੂੰ ਦੁੱਖ ਦਿੱਤਾ, ਇਹ ਸਾਰਾ ਭੇਦ ਮੈਨੂੰ ਕਹੀਏ ਦੱਸੀਏ। ਹੋ ਕਰ ਹੋ ਨਿਆਏ ਤੁਮਾਰ ਬ੍ਰਿਥਾ ਕਹਿ ਦੀਜੀਏ। ਮੇਰਾ ਵੀ ਬਿਲਕੁਲ ਪੁਕਾਰ ਸੁਣ ਕੇ ਮੈਂ ਨਿਆਂ ਕਰਾਂਗਾ, ਸਾਰੀ ਜਿਹੜੀ ਕੋਈ ਬਿਰਥਾ ਪੀੜਾ ਜਾਂ ਹਾਲਤ ਮੈਨੂੰ ਖੋਲ ਕੇ ਕਹਿ ਦਈਏ। ਨਾਨਕ ਮੋਦੀ ਤੋਰ ਸਸੁਰ ਤੇ ਹਜਾਨੀ। ਮੂਲ ਚੰਦ ਬੋਲਿਆ, ਹੈ ਨਵਾਬ ਜੀ, ਜੋ ਗੁਰੂ ਨਾਨਕ ਸਾਹਿਬ ਤੁਹਾਡੇ ਮੋਦੀ ਹਨ, ਮੈਂ ਉਹਨਾਂ ਦਾ ਕਹਿੰਦੇ ਸੋਹਰਾ ਹਾਂ, ਜਾਣ ਲਈਏ ਸਮਝ ਲਈਏ। ਤਾਂ ਪਰ ਕਰੀ ਪੁਕਾਰ ਆਪ ਪਹਿਚਾਨੀਏ। ਨਵਾਬ ਜੀ ਤੁਹਾਡੇ ਮੋਦੀ ਉੱਪਰ ਮੈਂ ਫਰਿਆਦ ਕੀਤੀ ਹੈ, ਆਪ ਜਾਣ ਪਛਾਣ ਲਈ ਉਹ ਮੇਰੇ ਜਵਾਈ ਹਨ। ਸੁਣ ਸਰਵਨਨ ਮਮ ਬੈਨ ਵਿਚਾਰ ਕਰੀ ਜੀਏ। ਇਹ ਨਵਾਬ ਜੀ ਮੇਰੇ ਬਚਨ ਕੰਨਾਂ ਵਿੱਚ ਧਿਆਨ ਨਾਲ ਸੁਣ ਕੇ ਫਿਰ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲਈਏ, ਵੋ ਬਹਰੋ ਨਿਆਇ ਨਿਬੇਰ ਸੋ ਜਸ ਜਗ ਲੀਜੀਏ। ਦੋਹਾਂ ਨੂੰ ਇੱਥੇ ਉਹਨਾਂ ਨੂੰ ਬੁਲਾ ਕੇ ਮੇਰੇ ਸਾਹਮਣੇ ਕਹਿੰਦੇ ਨਿਆ ਕਰਕੇ ਨਿਬੇੜਾ ਕਰ ਦਈਏ, ਸੰਸਾਰ ਦੇ ਵਿੱਚ ਜਸ ਪ੍ਰਾਪਤ ਕਰ ਲਈਏ ਜੀ। ਦੋਹਰਾ ਸੁਣ ਸ੍ਰੀ ਨਾਨਕ ਨਾਮ ਕੋ। ਇਸ ਤਰ੍ਹਾਂ ਕਹਿੰਦੇ ਨਵਾਬ ਨੇ ਗੁਰੂ ਨਾਨਕ ਸਾਹਿਬ ਨਾਂ ਸੁਣ ਕੇ ਲੀਨੋ ਨਿਕਟ ਹਕਾਰ ਵੇਲੇ ਮੂਲ ਚੰਦ ਨੂੰ ਆਪਣੇ ਕੋਲ ਸੱਦ ਲਿਆ ਹੈ। ਕੈਸੇ ਕਰਤ ਪੁਕਾਰ ਤੂੰ, ਕੋਲ ਬੁਲਾ ਕੇ ਕਹਿਣ ਲੱਗਾ ਵੀ ਮੇਰੇ ਗੁਰੂ ਨਾਨਕ ਮੋਦੀ ਉੱਪਰ ਤੂੰ ਕਿਵੇਂ ਵੀ ਪੁਕਾਰ ਕਰ ਰਿਹਾ, ਸ਼ਿਕਾਇਤ ਕਰ ਰਿਹਾ ਹੈ। ਮੋਹ ਸਮਝਾਏ ਉਚਾਰ, ਇਹਨੂੰ ਚੰਗੀ ਤਰ੍ਹਾਂ ਮੁੱਖੋਂ ਕਹਿ ਕੇ ਸਮਝਾ ਬੁਝਾ। ਨਰਾਜ ਚੰਦ ਜੋ ਸਾਤ ਸਹਿ ਕੇ ਸਾਠ ਦਾ ਮਤਾਹ ਜਾਨ ਸੇਖ ਸੋ। ਮੂਲ ਚੰਦ ਕਹਿਣ ਲੱਗਿਆ ਨਵਾਬ ਜੀ, ਤੁਸੀਂ ਜਾਣਦੇ ਹੀ ਹੋ ਜੋ ਗੁਰੂ ਨਾਨਕ ਸਾਹਿਬ ਜੀ ਦੇ ਹਿਸਾਬ ਕਿਤਾਬ ਕਰਨ ਤੋਂ ਬਾਅਦ 760 ਰੁਪਈਏ ਉਹਨਾਂ ਦੇ ਬਾਕੀ ਬਚਦੇ ਹਨ, ਉਹ ਤੇਰੇ ਕੋਲ ਪਏ ਹੋਏ ਹਨ। ਨਵਾਬ ਰਾਏ ਦੇ ਹੁਤਾ ਹੈ ਤਾਤ ਨਾਰ ਦੇਖ ਸੋ। ਇਹ ਨਵਾਬ ਜੀ ਤੁਸੀਂ ਕਹਿੰਦੇ ਦੇਖ ਲਓ, ਠੀਕ ਗੱਲ ਹੈ ਇਹ ਕਿ ਉਹਨਾਂ ਦੇ ਪੁੱਤਰ ਹੈਗੇ, ਦੋ ਉਹਨਾਂ ਦੀ ਪਤਨੀ ਹੈਗੀ ਹੈ, ਇਸ ਤਰ੍ਹਾਂ ਦੋਹਾਂ ਪੁੱਤਰਾਂ ਅਤੇ ਉਹਨਾਂ ਦੀ ਘਰਵਾਲੀ ਨੂੰ ਤੁਸੀਂ ਦੇ ਦਿਓ, ਦੇਖ ਲਓ ਇਹ ਚੰਗੀ ਗੱਲ ਹੈ, ਠੀਕ ਗੱਲ ਹੋਵੇਗੀ। ਵਿਚਾਰ ਕਰ ਹਿਰਦੈ ਨਿਆਏ ਆਨ ਬੂਝ ਲੀਜੀਏ। ਇਹਦੇ ਵਿੱਚ ਪਹਿਲਾਂ ਆਪ ਵਿਚਾਰ ਕਰ ਲਈਏ, ਫਿਰ ਹੋਰ ਕਿਸੇ ਸਿਆਣੇ ਤੋਂ ਵੀ ਪੁੱਛ ਪੜਤਾਲ ਕਰ ਲਈਏ ਆਪ ਜੀ। ਪਨੰਤ ਮੂਲ ਚੰਦ ਆ ਪੁਕਾਰਿਆ ਲਿਖੀਜੀਏ। ਹੋਰ ਚੰਦ ਕਹਿ ਰਿਹਾ ਨਵਾਬ ਰੂਪ, ਇਸ ਤਰ੍ਹਾਂ ਮਾਰਾ ਮੇਰੀ ਜਿਹੜੀ ਫਰਿਆਦ ਹੈ ਆਪ ਜੀ ਦੇ ਪਾਸ ਹੈ, ਜਾਣ ਲਈਏ। ਨਵਾਬ ਸੋਨ ਮੈਂ ਸੁਨੰਤ ਬੈਨ ਕੋ ਅਲਾਇਓ। ਉਹ ਮੂਲ ਚੰਦ ਤੋਂ ਕੰਨਾਂ ਵਿੱਚ ਸੁਣ ਕੇ ਨਵਾਬ ਨੇ ਉਹ ਬਚਨ ਮੁੱਖੋਂ ਕਿਹਾ ਇਸ ਨੂੰ। ਕਹੀ ਸਰੋਜ ਨੈਣ ਨੇ ਫਕੀਰ ਕੋ ਖੁਆਇਓ। ਜਿਸ ਗੁਰੂ ਨਾਨਕ ਸਾਹਿਬ ਦੇ ਕਵਲ ਵਰਗੇ ਸੋਹਣੇ ਨੇਤਰ ਹੈ, ਉਹਨਾਂ ਨੇ ਤਾਂ 760 ਰੁਪਈਏ ਜਿਹੜੇ ਬਕੇ ਹੈ ਉਹਨਾਂ ਨੇ ਕਿਹਾ ਸੀ ਇਹ ਜਿਹੜੇ ਰੱਬ ਦੇ ਫਕੀਰ ਉਹਨਾਂ ਨੂੰ ਛਕਾ ਦੇਣੇ ਹਨ। ਨਾ ਮਾਨ ਆਨ ਥਾਨ ਦਾਮ ਦੇਹ ਇਹ ਜਾਨੀਏ। ਇਸ ਕਰਕੇ ਉਹਨਾਂ ਦਾ ਬਚਨ ਮੰਨ ਕੇ ਕਹਿੰਦੇ ਵੀ ਮੈਂ ਕਿਸੇ ਹੋਰ ਥਾਂ 'ਤੇ ਨਹੀਂ ਦਮੜੇ ਦੇਣੇ, ਹੋਰ ਨੂੰ ਨਹੀਂ ਦੇਣੇ ਹਨ, ਕਿਉਂਕਿ ਉਹਨਾਂ ਦੇ ਇਹ ਵਾਧੇ ਦੇ 760 ਰੁਪਈਏ ਉਹਨਾਂ ਦਾ ਬਚਨ ਮੰਨੂੰਗਾ ਅਤੇ ਮੈਂ ਹੋਰ ਥਾਂ ਨਹੀਂ ਦੇ ਸਕਦਾ, ਭਾਵ ਉਹਨਾਂ ਦਾ ਪੁੱਤਰਾਂ ਨੂੰ ਜਾਂ ਉਹਨਾਂ ਦੀ ਪਤਨੀ ਨੂੰ ਮੈਂ ਨਹੀਂ ਦੇ ਸਕਦਾ। ਉਹ ਆਪ ਕਹਿ ਕੇ ਗਿਆ ਵੀ ਰੱਬ ਦੇ ਬੰਦਿਆਂ ਨੂੰ ਇਹ ਛਕਾ ਦੇਣੇ ਦੇ ਦੇਣੇ ਹਨ। ਫਕੀਰ ਬ੍ਰਿੰਦ ਹੋਏ ਤਾਂ ਖਵਾਏ ਆਪ ਮਾਨੀਏ। ਇਹ ਵੀ ਮਿਸ਼ੀ ਮੂਲ ਚੰਦ ਮੰਨ ਲੈ, ਜੇ ਬਹੁਤੇ ਫਕੀਰ ਆ ਜਾਂਦੇ ਫਿਰ ਮੈਂ ਉਹਨਾਂ ਨੂੰ ਉਹਨਾਂ ਦੇ ਰੁਪਈਏ ਖਵਾ ਦਿੰਦਾ, ਛਕਾ ਦਿੰਦਾ, ਇਹ ਮੰਨ ਲੈ। ਪਯੋ ਹਪੂਰ ਬਾਵਰਾ ਕੇ ਭੂਤਨਾ ਸੁਤਾਹੇ ਮੈਂ। ਮੂਲ ਚੰਦ ਕਹਿੰਦਾ ਉਹ ਜਿਹੜਾ ਤੁਹਾਡਾ ਮੋਦੀ ਹੈ, ਮੇਰਾ ਜਵਾਈ ਹੈ, ਉਹ ਤਾਂ ਬਹੁਤ ਕਮਲਾ ਹੋ ਗਿਆ ਹੈ, ਜਾਂ ਉਹਨੂੰ ਕਹਿੰਦੇ ਬਹੁਤ ਤਕੜਾ, ਕਹਿੰਦੇ ਕੋਈ ਭੂਤ ਚੰਬੜ ਗਿਆ ਹੈ। ਸੁਧੀ ਨਾ ਕੋਏ ਕਾਹ ਕੀ ਨਾ ਕੂਰ ਵਾਕ ਪ੍ਰਾਹੇ ਮੈਂ। ਇਸ ਕਰਕੇ ਉਹਨਾਂ ਨੂੰ ਤਾਂ ਕੋਈ ਹੋਸ਼ ਹੀ ਨਹੀਂ ਹੈ, ਉਹਨਾਂ ਨੂੰ ਭੂਤ ਚਿੰਬੜ ਗਿਆ ਜਾਂ ਕਮਲੇ ਹੋ ਗਏ ਹੈ। ਇਹ ਮੈਂ ਤੁਹਾਡੇ ਕੋਲ ਝੂਠ ਨਹੀਂ ਕਿਹਾ, ਸੱਚ ਬੋਲ ਰਿਹਾ ਹਾਂ। ਨਿਕੇਤ ਹੇਤ ਕੋ ਨਹੀਂ ਮਸਾਨ ਥਾਨ ਵੈਸਿਆ। ਦੇਖ ਲਓ ਕਹਿੰਦੇ ਜਿਹੜਾ ਘਰ ਆ ਉਹਦੇ ਨਾਲ ਉਹਨਾਂ ਦਾ ਕੋਈ ਪ੍ਰੇਮ ਪਿਆਰ ਮੋਹ ਨਹੀਂ ਹੈ, ਜਿੱਥੇ ਉਹ ਮਸਾਨ ਹੈ ਮੁਰਦ ਘਾਟ ਹੈ ਸਿਵੇ ਉੱਥੇ ਜਾ ਕੇ ਬੈਠੇ ਹੋਏ ਆ। ਪਨੰਤ ਤੁੰਡ ਆਏ ਜੋ ਫਕੀਰ ਕੀਨ ਬੇਸਿਆ। ਕਹਿੰਦੇ ਜੋ ਮੂੰਹ ਵਿੱਚ ਆਉਂਦਾ ਉਹੀ ਕਹਿੰਦੇ ਬੋਲੀ ਜਾਂਦੇ ਹੈ। ਗ੍ਰਸਤੀਆਂ ਵਾਲੇ ਕੱਪੜੇ ਜੇ ਲਾ ਕੇ ਫਕੀਰਾਂ ਵਾਲੇ ਲਵੇਸ ਨੂੰ ਧਾਰ ਲਿਆ, ਖਫਨੀ ਜੀ ਪਾਈ ਬੈਠਾ ਹੈ। ਨਿਬਾਬ ਬੈਨ ਤਾਂ ਸੁਣੇ ਸਚਿੰਤ ਚੀਤ ਹੋ ਰਹੇ ਹੋ। ਮੂਲ ਚੰਦ ਬਚਨ ਸੁਣ ਕੇ ਜਿਹੜਾ ਇਹ ਨਵਾਬ ਹੈ ਕਿਤੇ ਚਿੰਤਾ ਦੇ ਸਹਿਤ ਹੋ ਰਿਹਾ ਹੈ। ਕਹੀ ਫਨੀ ਚਚੂ ਕਰਮ ਤਜੀ ਨਾ ਖਾਏ ਯੋ ਪਯੋ। ਇਸ ਤਰ੍ਹਾਂ ਦੀ ਨਵਾਬ ਦੀ ਹਾਲਤ ਹੋ ਗਈ ਹੈ ਜਿਵੇਂ ਕਿਸੇ ਸੱਪ ਨੇ ਚਕਚੁੰਦਰ ਫੜ ਲਈ ਹੋਵੇ, ਨਾ ਤਾਂ ਉਹ ਕਹਿੰਦੇ ਫੜ ਕੇ ਉਹ ਛੱਡ ਸਕਦਾ ਹੈ, ਨਾ ਉਹਨੂੰ ਖਾਈ ਸਕਦਾ ਹੈ, ਕਿਉਂਕਿ ਜੇ ਤਾਂ ਉਹ ਚਕਚੁੰਦਰ ਨੂੰ ਖਾਂਦਾ ਸੱਪ ਅਤੇ ਫਿਰ ਤਾਂ ਕੋਹੜੀ ਹੁੰਦਾ, ਉਹ ਖੂਨ ਵਿਗੜ ਜਾਂਦਾ, ਕੁਸ਼ਤੀ ਹੋ ਜਾਂਦਾ ਹੈ। ਜੇ ਉਹਨੂੰ ਕਹਿੰਦੇ ਫੜੀ ਨੂੰ ਛੱਡਦਾ ਹੈ ਅਤੇ ਚੁਕਚੁੰਦਰ ਅੱਖਾਂ ਕੱਢਦੀ ਹੈ, ਸੱਪ ਦੀਆਂ ਨਾ ਕਰਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਦੁਚਿੱਤੇ ਪੁਣੇ ਵਿੱਚ ਨਵਾਬ ਪੈ ਗਿਆ, ਵੀ ਹੁਣ ਮੁੱਲੇ ਦੀ ਗੱਲ ਮੰਨੀਏ ਕਿ ਗੁਰੂ ਨਾਨਕ ਸਾਹਿਬ ਨੇ ਜਿਵੇਂ ਕਿਹਾ ਉਹ ਮੰਨੀਏ, ਵੀ ਫਸ ਗਏ ਵਿਚਾਲੇ। ਜੇ ਇਹਦੀ ਗੱਲ ਮੰਨਦੇ ਹਾਂ ਤਾਂ ਉੱਧਰੋਂ ਝੂਠੇ ਪੈਂਦੇ ਹੈ, ਜੇ ਉਹਨਾਂ ਦੀ ਮੰਨਦੇ ਹਾਂ ਤਾਂ ਇੱਧਰੋਂ ਵੀ ਗੱਲ ਮਾੜੀ ਨਹੀਂ ਕਹਿ ਰਿਹਾ, ਵੀ ਉਹਨਾਂ ਦੇ ਪੁੱਤਰ ਉਹਨਾਂ ਦੀ ਪਤਨੀ ਹੈ। ਇਉਂ ਕਹਿੰਦੇ ਮੇਰੀ ਹਾਲਤ ਤਾਂ ਵੀ ਉਹ ਸਭ ਵਾਲੀ ਹੋ ਗਈ ਹੈ, ਵੀ ਮੈਂ ਤਾਂ ਵਿੱਚ ਚਿੱਤੇ ਵਿੱਚ ਫਸ ਗਿਆ, ਕੀ ਕਰਾਂ। ਇਸ ਤਰ੍ਹਾਂ ਸਿਆਣੇ ਉਹ ਕਹਿੰਦੇ ਨੇ ਵੀ ਸੰਸਾਰ ਦਾ ਵੀ ਜਿਹੜਾ ਹਾਲ ਹੈ ਨਾ, ਇਹ ਸੱਪ ਦੇ ਜੇ ਚੁਕਚੁੰਦਰ ਫੜੀ ਉਹੀ ਹੁੰਦਾ। ਜਿਹੜਾ ਇਹ ਸੰਸਾਰ ਵਿੱਚ ਕੋਈ ਫਸ ਜਾਵੇ ਨਾ, ਇਹ ਉਹ ਜਿਵੇਂ ਉਹ ਚੁਕਚੁੰਦਰ ਫੜ ਲੈਂਦਾ, ਸੱਪ ਇਵੇਂ ਹੀ ਹੈ। ਵੀ ਜੇ ਤਾਂ ਸੰਸਾਰ ਨੂੰ ਘਰ ਘਾਟ ਨੂੰ ਛੱਡਦਾ ਤਾਂ ਲੋਕ ਉਹ ਫਿਰ ਕਹਿੰਦੇ ਵੀ ਇਹਨੇ ਕੀ ਕੀਤਾ, ਨਲਾਇਕ ਨੇ, ਘਰ ਬਾਰ ਛੱਡ ਦਿੱਤਾ। ਅਤੇ ਜੇ ਨਹੀਂ ਛੱਡਦਾ ਹੈ ਫਿਰ ਕੋਹੜੀ ਹੁੰਦਾ, ਫਿਰ ਪਾਪੀ ਗੁਨਾਹੀ ਹੁੰਦਾ, ਫਸ ਹੋਏ ਦੋਹਾਂ ਪਿੱਛੇ ਹੈ ਕਹਿੰਦੇ ਫਸ ਜਾਂਦਾ। ਇਸ ਕਰਕੇ ਸਿਆਣੇ ਕਹਿੰਦੇ ਆ ਵੀ ਜਿਵੇਂ ਸੱਪ ਜਿਹੜਾ ਨਾ, ਜੇ ਉਹ ਪਾਣੀ ਵਿੱਚ ਛਾਲ ਮਾਰ ਜਾਏ, ਪਾਣੀ ਵਿੱਚ ਝੁੱਬੀ ਮਾਰ ਜਾਏ, ਪਾਣੀ ਵਿੱਚ ਆ ਕੇ ਚੁਕਚੁੰਦਰ ਨੂੰ ਛੱਡ ਜਾਏ, ਫਿਰ ਕਹਿੰਦੇ ਨਾਲੇ ਉਹਦਾ ਬਚਾਅ ਹੋ ਜਾਂਦਾ ਹੈ, ਨਾਲੇ ਕੋਹੜੀ ਵੀ ਨਹੀਂ ਹੁੰਦਾ ਹੈ ਅਤੇ ਅੱਖਾਂ ਵੀ ਨਹੀਂ ਉਹਦੀਆਂ ਨਿਕਲਦੀਆਂ ਹਨ। ਇਸ ਤਰ੍ਹਾਂ ਜਿਹੜਾ ਕੋਈ ਘਰ ਬਾਰ ਵਿੱਚ ਫਸ ਗਿਆ ਨਾ, ਉਹ ਚੁਕਚੁੰਦਰ ਫੜਨ ਵਾਂਗੂ, ਇਹ ਉਹ ਕਹਿੰਦੇ ਸਾਰ ਸੰਗਤ ਵਿੱਚ ਆ ਜਾਏ। ਇੱਥੇ ਜਿਹੜਾ ਕਥਾ ਕੀਰਤਨ ਰੂਪੀ ਜਲ ਹੈ, ਪਾਣੀ ਇਹਦੇ ਵਿੱਚ ਛਾਲ ਮਾਰੇ, ਇਹਦੇ ਵਿੱਚ ਧਿਆਨ ਦੇਵੇ, ਇਹਨੂੰ ਸੁਣਨ ਲੱਗ ਪਏ, ਇਹਦੇ ਵਿੱਚ ਝੁੱਬੀ ਮਾਰ ਲਏ, ਪਾਣੀ ਵੀ ਸਾਰ ਸੰਗਤ ਵਿੱਚ ਆ ਜਾਏ, ਫਿਰ ਵਿਚਾਰ ਰੂਪੀ ਨੇਤਰ ਵੀ ਬਚ ਜਾਂਦੇ। ਅਤੇ ਇਸੇ ਤਰ੍ਹਾਂ ਕੋਹੜੀ ਹੋਣੋ, ਪਾਪੀ ਹੋਣੋ ਵੀ ਇਹ ਬਚ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਇਹਦਾ ਭਾਰ ਉਤਾਰਾ ਵੀ ਹੋ ਜਾਂਦਾ, ਭਲਾ ਵੀ ਹੋ ਜਾਂਦਾ ਹੈ। ਜਾਣੀ ਉਹ ਪਰਲੋਕ ਵੀ ਨਹੀਂ ਬਿਣਦਾ ਤੇ ਆਵ ਨੀ ਲੋਕ ਬਿਗੜਦਾ ਉਸਦਾ। ਫਕੀਰ ਕੋ ਨਾ ਦਿਓ ਹੋਤ ਪੈ ਹਮੈ ਸੋ ਤਾਹੇ ਕੋ। ਕਹਿੰਦੇ ਜੇ ਮੈਂ ਹੁਣ ਫਕੀਰਾਂ ਨੂੰ ਨਹੀਂ ਦਿੰਦਾ ਇਹ ਰੁਪਈਏ, ਫਿਰ ਉਹ ਜੋ ਗੁਰੂ ਨਾਨਕ ਮੋਦੀ ਉਹਨਾਂ ਵੱਲੋਂ ਮੈਨੂੰ ਡਰ ਹੈ, ਉਹ ਕਹਿੰਦੇ ਸਾਡੇ ਰੁਪਈਏ ਸੀ, ਵੀ ਤੂੰ ਇਹ ਕਿਉਂ ਉਹਨਾਂ ਨੂੰ ਦਿੱਤੇ, ਦੱਸੋ ਮੈਂ ਕੀ ਆਖਾਂਗਾ, ਕੀ ਜਵਾਬ ਦੇਵਾਂਗਾ। ਨਾ ਦਿਓ ਤੋਹੇ ਹੋਤ ਹੈ ਕੁਨੀਤ ਨੀਤ ਨਾ ਹੈ ਗੋ। ਇਹ ਬਈ ਤੈਨੂੰ ਮੂਲ ਚੰਦ ਨਹੀਂ ਦਿੰਦਾ, ਤੂੰ ਅੱਗੇ ਉਹਨਾਂ ਦੇ ਪੁੱਤਰਾਂ ਨੂੰ ਉਹਨਾਂ ਦੀ ਪਤਨੀ ਨੂੰ ਦੇਣਾ ਹੈ, ਅਤੇ ਮੇਰੇ ਵਾਸਤੇ ਵੀ ਕਹਿੰਦੇ ਬੇਇਨਸਾਫੀ ਵਾਲੀ ਗੱਲ ਹੋਈ ਹੈ, ਕਿਉਂਕਿ ਉਹਨਾਂ ਦੇ ਪੁੱਤਰ ਦੀ ਉਹਨਾਂ ਦੀ ਪਤਨੀ ਹੈ, ਉਹਨਾਂ ਨੇ ਵੀ ਉਹਨਾਂ ਨੂੰ ਹੀ ਦੇਣੇ ਸੀ, ਦੇਣੇ ਬਣਦੇ ਹੀ ਹੈ। ਇਸ ਕਰਕੇ ਜੇ ਇਹਨਾਂ ਨੂੰ ਨਹੀਂ ਦਿੰਦਾ ਤਾਂ ਵੀ ਬੇਇਨਸਾਫੀ ਗਾਲੀ ਬਲਵਾਲੀ ਗੱਲ ਬਣਦੀ, ਮੈਂ ਤਾਂ ਫਸ ਗਿਆ। ਦੋਹਰਾਹ ਤੋਂ ਯਾਰ ਖਾ ਨਿਕਟ ਤਬ। ਜਦੋਂ ਨਵਾਬ ਇਉਂ ਫਸਿਆ ਹੋਇਆ ਵਿਚਾਰਾਂ ਕਰ ਰਿਹਾ ਤੇ ਕਹਿ ਰਿਹਾ ਸੀ ਮੂਰ ਚੰਦ ਨੂੰ, ਉਸ ਵੇਲੇ ਕਹਿੰਦੇ ਕਿ ਯਾਰ ਖਾਂ ਬਲੀਏ ਦੇ ਕੋਲੇ ਸਿਆਣਾ ਬੈਠਾ ਸੀ। ਬੂਜੀ ਤੇ ਸੌ ਗਾਥ। ਯਾਰ ਖਾਂ ਬਲੀ ਨੂੰ ਕਹਿੰਦੇ ਸਾਰੀ ਗੱਲਬਾਤ ਪੁੱਛੀ ਹੈ। ਬੋਲਿਓ ਹਿਰਦੈ ਵਿਚਾਰ ਸੋ। ਉਹ ਜਿਹੜਾ ਯਾਰ ਖਾਂ ਬਲੀ ਹੈ ਵਿਚਾਰ ਕੇ ਹਿਰਦੇ ਵਿੱਚ, ਫਿਰ ਕਹਿੰਦੇ ਬੋਲਿਆ ਨਵਾਬ ਨੂੰ ਨਿਜ ਭੂਪਤ ਕੇ ਸਾਥ। ਆਪਣਾ ਜਿਹੜਾ ਰਾਜਾ ਹੈ ਦੌਲਤ ਖਾਂ ਦੇ ਸਾਥਿਆਂ ਬੋਲਿਆ ਸੋਚ ਵਿਚਾਰ ਕੇ। ਅੜਿਲ ਜੇ ਨਾਨਕ ਆਪ ਭਇਓ ਬਾਵਰਾ ਸੁਧ ਨਹੀਂ। ਜਿਵੇਂ ਮੂਰ ਚੰਦ ਕਹਿੰਦਾ ਹੈ ਵੀ ਜੇ ਗੁਰੂ ਨਾਨਕ ਸਾਡਾ ਮੋਦੀ ਕਮਲਾ ਹੋ ਗਿਆ ਹੈ, ਉਹਨੂੰ ਕੋਈ ਹੋਰ ਸ਼ਕਲ ਹੈ ਨਹੀਂ। ਕਿਦੋਂ ਭੂਤਨਾ ਬਰਿਓ ਲੇ ਹੁਕਾਰ ਸਭ ਸਹੀ। ਆਏ ਜਿਵੇਂ ਮੂਰ ਚੰਦ ਕਹਿੰਦਾ ਵੀ ਉਹਦੇ ਸਰੀਰ ਦੇ ਅੰਦਰ ਭੂਤ ਵੜ ਗਿਆ, ਉਹਨੂੰ ਕੋਈ ਹੁਣ ਖਬਰ ਨਹੀਂ ਹੈ। ਇਹ ਲੇਹ ਹੁਕਾਰ ਸਭ ਸਹੀ। ਇਹ ਸਾਰੀ ਗੱਲ ਦਾ ਕਹਿੰਦੇ ਚੰਗੀ ਤਰ੍ਹਾਂ ਨਿਰਣਾ ਕਰ ਲਓ ਤੁਸੀਂ। ਦੇਹੋ ਦਰਬ ਪਸ਼ਚਾਤ ਜਾਨਕੀ ਜੀਏ ਲੀਜੀਏ। ਬਾਅਦ ਵਿੱਚ ਕਹਿੰਦੇ ਤੁਸੀਂ ਰੁਪਈਆ ਦਿਓ ਜੀ ਵਿੱਚ ਆਪਣੇ ਦਿਲ ਵਿੱਚ ਜਾਣ ਲਈ, ਪਹਿਲਾਂ ਨਿਰਣਾ ਕਰ ਲਓ ਠੀਕ ਆ ਗੁਰੂ ਨਾਨਕ ਸਾਹਿਬ ਨੂੰ ਕੋਈ ਭੂਤ ਚਿੰਬੜਿਆ ਜਾਂ ਉਹਨਾਂ ਦੀ ਹੋਸ਼ ਚਲੀ ਗਈ ਕਮਲੇ ਹੋ ਗਏ, ਇਹ ਨਿਰਣਾ ਕਰਕੇ ਫਿਰ ਰੁਪਈਏ ਕਿਸੇ ਨੂੰ ਤੁਸੀਂ ਦਿਓ, ਇਹ ਮੇਰੀ ਗੱਲ ਹੈ ਵਿਚਾਰ ਹੈ। ਉਹ ਕੈਦੋ ਮੇਦਾ ਸਹਿਤ ਤਾਂ ਬੂਜਨ ਕੀਜੀਏ। ਇਹ ਭਲਾ ਗੁਰੂ ਨਾਨਕ ਸਾਹਿਬ ਤੁਹਾਡੇ ਮੋਦੀ ਉਹ ਬੁੱਧੀ ਸਹਿਤ ਅਕਲ ਸਹਿਤ ਹੋਣ ਤਾਂ ਫਿਰ ਇੱਥੇ ਬੁਲਾ ਕੇ ਉਹਨਾਂ ਨੂੰ ਪੁੱਛ ਲਈਏ ਵੀ ਦੱਸੋ ਮਹਾਰਾਜ ਤੁਹਾਡੇ 760 ਰੁਪਈਏ ਕਿਹਨੂੰ ਦਈਏ, ਤੁਹਾਡੀ ਪਤਨੀ ਤੁਹਾਡੇ ਬੱਚਿਆਂ ਨੂੰ ਦਈਏ, ਇੱਕ ਫਕੀਰਾਂ ਨੂੰ ਦਈਏ, ਦੁਬਾਰਾ ਪੁੱਛ ਪੜਤਾਲ ਕਰ ਲਈਏ। ਦੋਹਰਾ ਸੁਨੇ ਯਾਰ ਖਾਂ ਬਚਨ ਜਬ। ਜਦੋਂ ਨਵਾਬ ਨੇ ਕਹਿੰਦੇ ਚਾਰ ਖਾਂ ਬਲੀ ਦੇ ਬਚਨ ਸੁਣੇ, ਨਿਰਪਤ ਸਰਾਹਤ ਤਾਂ ਹੈ ਉਸਦੀ ਅਕਲ ਵਧ ਨੂੰ ਜਿਹੜਾ ਇਹ ਰਾਜਾ ਹੈ ਨਵਾਬ ਹੈ ਸਲਾਉਂਦਾ ਹੈ। ਕਰਨ ਉਚਿਤ ਐਸੇ ਹਮੈ, ਕਹਿੰਦੇ ਵੀ ਠੀਕ ਹੈ ਸਾਨੂੰ ਕਰਨਾ ਐਸੇ ਹੀ ਯੋਗ ਹੈ ਜੈਸੇ ਤੂੰ ਮੁਖ ਪ੍ਰਾ, ਇਸ ਤਰ੍ਹਾਂ ਜਾਰਖਲੀ ਵੱਲ ਤੂੰ ਮੁਖੋਂ ਕਿਹਾ ਹੈ। ਅੜਿਲ ਮੁੱਲਾ ਢਿੱਗ ਨਰ ਪਠਾ ਸੁਲੀਨ ਪੁਕਾਰੇ। ਉਸ ਵੇਲੇ ਜਿਹੜਾ ਕੋਈ ਮੁੱਲਾ ਸੀ ਉਹਦੇ ਕੋਲ ਮਨੁੱਖ ਭੇਜ ਉਹ ਜਾ ਕੇ ਉਹਨੂੰ ਕਹਿੰਦੇ ਸੱਦ ਲਿਆਇਆ ਹੈ। ਸਭ ਨਾਨਕ ਬਿਰ ਤਾਂਤ ਨਵਾਬ ਉਚਾਰੇ। ਮੁੱਲਾਂ ਦੇ ਕੋਲ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਪ੍ਰਸੰਗ ਉਚਾਰ ਦਿੱਤਾ, ਦੱਸ ਦਿੱਤਾ ਵੀ ਮੂਰਛਾ ਦੇ ਉਹ ਕਹਿੰਦਾ ਹੈ ਤੂੰ ਨਿਰਣਾ ਕਰਕੇ ਆ। ਹੇ ਰਹੁ ਚਾ ਰਹੁ ਜਾ ਹਿਰਦੈ ਸੁਧ ਲੀਜੀਏ। ਮੂਰਛਾ ਦੇ ਕਹਿੰਦਾ ਵੀ ਗੁਰੂ ਨਾਨਕ ਕਮਲਾ ਹੋ ਗਿਆ, ਉਹਨੇ ਅੰਦਰ ਝੂਰ ਪ੍ਰਵੇਸ਼ ਕਰ ਗਿਆ, ਤੂੰ ਵੀ ਜਾ ਕੇ ਦੇਖ ਉਹਨਾਂ ਨੂੰ। ਤੇ ਇਸੇ ਤਰ੍ਹਾਂ ਕਹਿੰਦੇ ਤੂੰ ਕੋਈ ਝਾੜਾ ਚੂੜਾ ਜਾ ਕਰ, ਹਥੌੜਾ ਸੂੜਾ ਜਾ ਕਰ ਉਹਨਾਂ ਤੇ। ਉਹ ਬਹੁਰ ਮੁਝ ਢਿੱਗ ਆਨ ਸੁਭੇਵ ਪਨੀਜੀਏ। ਉਸ ਤੋਂ ਬਾਅਦ ਵਾਪਸ ਆ ਕੇ ਸਾਰਾ ਮੈਨੂੰ ਭੇਦ ਦੱਸੀਏ ਵੀ ਉਹ ਠੀਕ ਹੋ ਗਏ, ਭੂਤ ਨਿਕਲਿਆ ਕਿ ਨਹੀਂ ਨਿਕਲਿਆ। ਸੁਣ ਕਰ ਮੁੱਲਾ ਚੱਲਿਓ ਬੇਗ ਲਿਖ ਕਾਗਰਾ। ਦੇ ਸੁਣ ਕੇ ਨਵਾਬ ਤੋਂ ਫਿਰ ਮੁੱਲਾ ਚੱਲਿਆ, ਕਹਿੰਦੇ ਕਾਗਕੇ ਲਿਖ ਕੇ ਜੰਤਰ ਮੰਤਰ ਜੇ ਤਵੀ ਤੱਕ ਜੰਤਰ ਮੰਤਰ ਲੈ ਸੰਗ ਜਹਾਂ ਸੁਖ ਸਾਗਰਾ। ਹਾਂ ਕਹਿੰਦੇ ਜੰਤਰ ਮੰਤਰ ਵਾਲੇ ਕਾਗਜ਼ੇ ਤਵੀਜੇ ਲੈ ਗਏ, ਜਿੱਥੇ ਸੁਖਾਂ ਦੇ ਸਮੁੰਦਰ ਬੈਠੇ ਉਧਰ ਨੂੰ ਚੱਲਿਆ ਏ ਮੂੰਹ ਚੱਕ ਕੇ। ਪਰੀ ਰੌਰਪੁਰ ਮਾਹੇ ਮੁਲਾਨੇ ਜਾਨਕੀ। ਇਹ ਮੁਲਾਣਾ ਤਾਂ ਗੁਰੂ ਨਾਨਕ ਸਾਹਿਬ ਕੋਲ ਸਿਵਿਆਂ ਵਿੱਚ ਜਾ ਰਿਹਾ ਹੈ, ਸਾਰੇ ਸੁਲਤਾਨਪੁਰ ਵਿੱਚ ਰੌਲਾ ਜਾ ਪੈ ਗਿਆ, ਸਾਰਿਆਂ ਨੂੰ ਖਬਰਾਂ ਹੋ ਗਈਆਂ। ਹੋ ਤਾਏ ਨਰਦਿਸ਼ ਤਾ ਹੈ ਜੋ ਕਿਰਪਾ ਨਿਧਾਨ ਕੀ। ਜਿਸ ਤਰਫ ਗੁਰੂ ਨਾਨਕ ਸਾਹਿਬ ਜੀ ਉਹ ਬੈਠੇ ਉਸ ਤਰਫ ਨੂੰ ਲੋਕ ਫਿਰ ਦੌੜੇ ਵੀ ਵੇਖੀਏ ਕਿਵੇਂ ਭੂਤ ਕੱਢਦਾ ਮੁੱਲਾ ਇਹ। ਨਰਾਜ ਛੰਦ ਭਨੈ ਪਰਮਾਨ ਆਨਨ ਅਜਾਨ ਬੈਨ ਯਾ ਵਿਦੇ। ਜਿਹੜੇ ਅਣਜਾਣ ਜੇ ਲੋਕ ਹਨ ਆਪਣੇ ਮੁਖ ਤੋਂ ਇਹੋ ਜਿਹੇ ਬਚਨ ਕਹਿੰਦੇ। ਭਲੋ ਤਮਾਸ਼ ਦੇਖ ਹੈ ਵਿਸ਼ੇਖ ਭੂਤ ਕੱਢ ਦੇ। ਮੁੱਲਾ ਕਹਿੰਦੇ ਹਥੌੜਾ ਕਰਕੇ ਵਿਸ਼ੇਸ਼ ਕਰਕੇ ਭੂਤ ਕੱਢੂਗਾ ਤੇ ਭੂਤ ਬੋਲੂਗਾ, ਆਪਾਂ ਚੰਗੀ ਤਰ੍ਹਾਂ ਤਮਾਸ਼ਾ ਵੇਖਾਂਗੇ। ਚੱਲੇ ਸਚਾਏ ਧਾਏ ਧਾਏ ਆਏ ਬ੍ਰਿੰਦ ਸੋ ਪਏ। ਇਸ ਤਰ੍ਹਾਂ ਚਾਹ ਜਾ ਤਾਰ ਕੇ ਦੌੜ ਦੌੜ ਕੇ ਉਧਰ ਨੂੰ ਚੱਲੇ ਹਨ। ਨਾ ਭੇਵ ਮੂਲ ਜਾ ਨਹੀਂ ਸੋ ਭੂਲ ਭਰਮ ਮੈਂ ਪਏ। ਐਸੇ ਭੁੱਲ ਕੇ ਭਰਮ ਵਿੱਚ ਪੈ ਗਏ, ਅਣਜਾਣ ਜਾਣਦੇ ਨੀ ਵੀ ਗੁਰੂ ਨਾਨਕ ਸਾਹਿਬ ਤਾਂ ਲੋਕਾਂ ਦੇ ਭੂਤ ਕੱਢਣ ਆਇਆ। ਕਾਮ ਕਰੋ ਲੋ ਹੰਕਾਰ, ਇਹਨਾਂ ਦੇ ਅੰਦਰ ਭਲਾ ਘੂਰ ਕੀ ਬਣਨਾ ਹੈ। ਲੱਗੇ ਸਮਾਧ ਸ੍ਰੀ ਗੁਰੂ ਮਸਾਨ ਥਾਨ ਰਾਜਹੀ। ਇੱਧਰ ਗੁਰੂ ਮਹਾਰਾਜ ਦੀ ਸਮਾਧੀ ਲੱਗੀ ਹੋਈ ਹੈ ਤੇ ਉਹ ਜਿਹੜਾ ਮਸਾਨ ਭੂਮਿਕਾ ਮੁਰਦ ਘਾਟ ਉਹਦੇ ਵਿੱਚ ਮੋਇਨਾ ਬਰਾਜ ਰਹੇ ਹੈ, ਸਜ ਰਹੇ। ਮਨੋ ਪਿਨਾਕ ਪਾਨ ਆਨ ਬੈਸੇ ਉਹ ਬਿਰਾਜ ਹੀ। ਮਨੋ ਕਹਿੰਦੇ ਜਿਹੜਾ ਪਿਨਾਕ ਪਾਨ ਕੀ ਹੈ ਸ਼ਿਵ ਜੀ, ਇਹ ਉਹੀ ਆ ਕੇ ਬੈਠ ਗਿਆ ਸੋਭ ਰਿਹਾ ਹੈ। ਸਰੀਰ ਹੈ ਅਚਲ ਨੈਣ ਮੁੰਦੀ ਹੈ ਅਸੀਨਿਆ। ਨਾਨਕ ਸਾਹਿਬ ਦਾ ਚੌਂਕੜਾ ਮਾਰੇ ਹੈ, ਸਰੀਰ ਅਚਲ ਅਡੋਲ ਹੈ, ਨੇਤਰ ਬੰਦ ਕੀਤੇ ਤੇ ਬੈਠੇ ਹੋਏ ਮੌਜ ਨਾਲ। ਸਦੀਵ ਦਾਸ ਦੋ ਸੋਖ ਜੇ ਦਲੰਤ ਦੂਰ ਕੀਨਿਆ। ਹਮੇਸ਼ਾ ਆਪਣੇ ਦਾਸਾਂ ਉਗਣਾਂ ਨੂੰ ਦੁੱਖਾਂ ਨੂੰ ਦਲਦੇ ਤੇ ਦੂਰ ਕਰਦੇ ਹਨ ਗੁਰੂ ਨਾਨਕ ਸਾਹਿਬ ਜੀ। ਦੋਹਰਾ ਚਾਹੁੰਦੇ ਸ਼ਮਾਨਵ ਬ੍ਰਿੰਦ ਭੇ, ਇਧਰ ਸੁਲਤਾਨਪੁਰ ਤੋਂ ਚਾਰੇ ਤਰਫਾਂ ਤੋਂ ਲੋਕ ਆ ਕੇ ਉੱਥੇ ਮਹਾਰਾਜ ਦੇ ਚਾਰ ਚੁਫੇਰੇ ਬਹੁਤ ਹੀ ਇਕੱਠਿਆਂ ਹੋ ਗਏ। ਹਿਰਦੇ ਬਿਲੋਕਨ ਚਾਓ, ਸਾਰਿਆਂ ਦੇ ਹਿਰਦਿਆਂ ਵਿੱਚ ਵੇਖਣ ਦਾ ਚਾਅ ਚੜਿਆ ਹੋਇਆ। ਲੱਗੀ ਗੰਭੀਰ ਸਮਾਧ ਗੁਰ, ਇੱਧਰ ਗੁਰੂ ਨਾਨਕ ਸਾਹਿਬ ਦੀ ਬੜੀ ਤਕੜੀ ਡੂੰਘੀ ਸਮਾਧੀ ਲੱਗੀ ਹੈ, ਕੋਈ ਪਤਾ ਹੀ ਨਹੀਂ ਹੈ। ਵੇਖਣ ਸੁਣਨ ਅਪਾਓ, ਆਪ ਜੀ ਦਾ ਕਿਸੇ ਪਾਸੇ ਵੇਖਣਾ ਜਾਂ ਕਿਸੇ ਤੋਂ ਬਚਨ ਸੁਣਨਾ ਇਸ ਵੱਲੋਂ ਅਭਾਵ ਹੈ, ਨਾ ਬੋਲ ਰਹੇ ਨਾ ਵੇਖ ਰਹੇ ਹਨ। ਅੜਲ ਮੁੱਲਾਂ ਬੈਠ ਨਿਕਟ, ਵਿਕਟ ਮੰਤਰਨ ਪਠੇ। ਹਾਂ, ਮੁੱਲਾਂ ਬੈਠੋ ਨਿਕਟ, ਜਿਹੜਾ ਮੁੱਲਾ ਹੈ ਕੋਲ ਜਾ ਬੈਠਾ ਹੈ ਤੇ ਉਲਟੇ ਪੁਲਟਦੇ ਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਭੀਰ ਭੂਰ ਤੇਹ ਥਾਨ, ਅਪਰ ਆਵਹ ਠਨ ਨਠੇ। ਉਸ ਥਾਂ ਤੇ ਬੜੀ ਤਕੜੀ ਭੀੜ ਹੋ ਗਈ ਹੈ, ਹੋਰ ਕਹਿੰਦੇ ਅਜੇ ਨੱਠੇ ਆਉਂਦੇ ਭੱਜੇ ਆਉਂਦੇ ਵੀ ਆਪਾਂ ਵੀ ਦੇਖਣਾ ਹੈ। ਚਾਰਤ ਮੰਤਰਨ ਸੰਗ ਬਿਲੋਕਹ ਨਰ ਖਰੇ। ਇੱਧਰ ਜਿਹੜਾ ਮੌਲਾਣਾ ਮੰਤਰ ਤੇ ਪੜ੍ਹ ਪੜ੍ਹ ਕੇ ਝਾੜਾ ਕਰਦਾ ਹਥੌੜਾ ਕਰਦਾ, ਲੋਕ ਉੱਥੇ ਖੜੋਤੇ ਵੇਖ ਰਹੇ ਹਨ। ਹੋ ਬਾਹਰੋ ਲੇ ਪਲੀਤਾ ਬਾਤੀ ਬਟ ਕਰੇ। ਇਸੇ ਤਰ੍ਹਾਂ ਕਹਿੰਦੇ ਬੱਤੀ ਜੀ ਵੱਟ ਕੇ ਬਣਾਈ ਹੈ ਤੇ ਪਲੀਤਾ ਜਾ ਲਿਆ, ਬਲਦਾ ਬਲਦਾ ਇਸਨੇ ਪਾਵਕ ਲਾਈ ਤਾਂ ਹੈ ਬਰੀ ਧੂਆ ਪਯੋ। ਉਹਨੂੰ ਅੱਗ ਜੀ ਲਾ ਦਿੱਤੀ ਬੱਤੀ ਪਲੀਤੇ ਨੂੰ, ਕਹਿੰਦੇ ਉਹ ਜਿਹੜਾ ਬਲ ਪਈ ਬੱਤੀ ਜੀ ਤੇ ਧੂਆ ਹੋ ਗਿਆ ਹੈ। ਲੈ ਕਰ ਮੁੱਲਾ ਹੱਥ ਨਾਸਕਾ ਮੈਨੇ। ਮੁੱਲਾ ਨੇ ਕਹਿੰਦੇ ਬਲਦੀ ਬਲਦੀ ਪੱਤੀ ਜੀ, ਕਹਿੰਦੇ ਲੈ ਕੇ ਹੱਥਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਵੱਲੋਂ ਕੀਤੀ ਹੈ। ਦਸਵੇਂ ਦੁਆਰੇ ਧੂਮ ਪਹੁੰਚਿਓ ਜਾਏ ਸੋ। ਧੂਆਂ ਜਿਹਾ ਜਿਹੜਾ ਹੈ ਕਹਿੰਦੇ ਦਸਵੇਂ ਦੁਆਰ ਵਿੱਚ ਤਾਲੂਏ ਚ ਜਾ ਪੁੱਜਿਆ ਹੈ। ਹੋ ਡੋਲੀ ਤਬੈ ਸਮਾਧ ਹਿਰਦੈ ਅਕੁਲਾਏ ਸੋ। ਇਸ ਤਰ੍ਹਾਂ ਮਹਾਰਾਜ ਦੀ ਕਹਿੰਦੇ ਸਮਾਧੀ ਖੁੱਲ ਗਈ, ਡੋਲ ਗਈ ਹੈ ਤੇ ਇਸ ਤਰ੍ਹਾਂ ਕਾਲੇ ਜੇ ਪਏ ਵੀ ਆ ਕੌਣ ਆ ਗਿਆ ਪੜੂਆ। ਮੁੰਦਰਿਤ ਲੋਚਨ ਚਾਰ ਨ ਪਲਕ ਖੁਲਾਨੇ ਆ। ਨੇਤਰ ਇਸੇ ਤਰ੍ਹਾਂ ਬੰਦ ਹੈ, ਪਲਕਾਂ ਵੀ ਉਸੇ ਤਰ੍ਹਾਂ ਜੁੜੀਆਂ, ਕੋਈ ਖੋਲੇ ਨੀ ਨੇਤਰ ਆਪ ਜੀ ਨੇ। ਅੰਤਰ ਜਾਮੀ ਸਕਲ ਭੇਵ ਪਹਿਚਾਨੇ ਆ। ਗੁਰੂ ਨਾਨਕ ਸਾਹਿਬ ਅੰਤਰ ਜਾਮੀ ਹੈ, ਸਾਰਾ ਭੇਦ ਪਛਾਣ ਲਿਆ ਵੀ ਮੁੱਲੇ ਨੇ ਸਾਰੇ ਪੁਆੜੇ ਪਾਏ ਹੈ। ਜਾ ਕੇ ਨਵਾਬ ਨੂੰ ਕਿਹਾ ਵੀ ਉਹਨਾਂ ਨੂੰ ਭੂਤ ਚੜ ਗਿਆ, ਉਹ ਕਮਲੇ ਹੋ ਗਏ, ਇਸ ਕਰਕੇ ਆ ਮੁੱਲਾ ਮੂੰਹ ਚੱਕ ਕੇ ਆ ਗਿਆ, ਸਾਰੇ ਹੀ ਉਹ ਭੇਦ ਪਛਾਣ ਲਿਆ। ਕਰੁਣਾ ਨਿਧ ਬਿਧ ਲਖੀ ਬੁੱਧ ਇਨ ਹੱਥ ਪਈ। ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਜਾਣਿਆ, ਇਸ ਤਰ੍ਹਾਂ ਵੀ ਇਹਨਾਂ ਸਾਰਿਆਂ ਦੀ ਅਕਲ ਬੁੱਧ ਕਹਿੰਦੇ ਨਾਸ ਹੋ ਗਈ ਹੈ। ਉਹ ਬੋਲੇ ਬਚਨ ਸੁਣਾਏ ਸੋ ਸਿੱਖਿਆ ਤਿੰਨ ਦਈ। ਉਸ ਵੇਲੇ ਮਹਾਰਾਜ ਸੁਣਾ ਕੇ ਬਚਨ ਜੇ ਬੋਲੇ ਹੈ ਤੇ ਉਹ ਮੁੱਲਾਂ ਨੂੰ ਫਿਰ ਕਹਿੰਦੇ ਇਸ ਤਰ੍ਹਾਂ ਦੀ ਸਿੱਖਤਾ ਦਿੱਤੀ, ਇਹਨੂੰ ਸਮਝਾਇਆ ਬੁਝਾਇਆ। ਸਲੋਕ ਮਹੱਲਾ ਪਹਿਲਾ, ਤ੍ਰਿਗ ਤਿਨਾ ਕਾ ਜੀਵਿਆ। ਮਹਾਰਾਜ ਕਹਿੰਦੇ ਉਹ ਮੁੱਲਾ ਉਹਨਾਂ ਦਾ ਜਾਣਾ ਸੰਸਾਰ ਦੇ ਵਿੱਚ ਤਰਕਾਰ ਯੋਗ ਹੁੰਦਾ ਹੈ। ਜੇ ਲਿਖ ਲਿਖ ਵਿੱਚ ਨਾ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜੰਤਰ ਮੰਤਰ ਤਵੀਤਾ ਦੇ ਰੂਪ ਦੇ ਵਿੱਚ ਲਿਖ ਲਿਖ ਕੇ ਰੁਪਈਏ ਲੈ ਕੇ ਵੇਚਦੇ ਹਨ। ਖੇਤੀ ਜ਼ਿੰਦਗੀ ਉਜੜ ਹੈ, ਇਹਨਾਂ ਦਾ ਜਪਤ ਰੂਪੀ ਜਿਹੜੀ ਖੇਤੀ ਹੈ ਨਾ, ਜਿਹੜੇ ਚਲੀਸੇ ਦੇ ਖੇਡੇ ਹੈ, ਲੋਕਾਂ ਦੀਆਂ ਕਾਮਨਾ ਲੋਕਾਂ ਨੂੰ ਦੇਣ ਕਰਕੇ ਇੱਥੇ ਹੀ ਉਜੜ ਜਾਂਦੀ ਹੈ, ਜਬ ਤੱਕ ਇੱਥੇ ਹੀ ਖਤਮ ਹੋ ਜਾਂਦਾ ਹੈ। ਖਲਵਾੜੇ ਕਿਆ ਥਾ, ਅੱਗੇ ਕਹਿੰਦੇ ਜਦੋਂ ਖਲਵਾੜੇ ਵਾਸਤੇ ਕੀ ਥਾਂ ਹੈ, ਗਾਉਣ ਵਾਸਤੇ ਕੀ ਹੈ, ਪਿੜ ਕਿੱਥੇ ਲਾਉਣਾ, ਇਸ ਕਰਕੇ ਪ੍ਰਲੋਕ ਵਿੱਚ ਉਹਨਾਂ ਨੂੰ ਕਹਿੰਦੇ ਕੀ ਸਿਆਉਣਾ, ਪ੍ਰਲੋਕ ਵਿੱਚ ਸੁੱਖ ਕੀ ਮਿਲਣਾ ਹੈ, ਇੱਥੇ ਜਬ ਤੱਕ ਕੀਤਾ ਲੋਕਾਂ ਦੀਆਂ ਕਾਮਨਾ ਪੂਰੀਆਂ ਜਾ ਕਰਕੇ ਇੱਥੇ ਖਤਮ ਹੋ ਜਾਂਦਾ, ਇੱਥੇ ਸਭ ਕੁਝ ਉਜਾੜ ਲੈਂਦੇ, ਅੱਗੇ ਪ੍ਰਲੋਕ ਵਿੱਚ ਕੀ ਸਿਖਾਉਣਾ, ਜਪ ਤਪ ਕੀਤੇ ਦਾ ਕੀ ਹਾਸਲ ਹੋਣਾ ਹੈ। ਦੋਹਰਾ ਸੁਣ ਕਰ ਮਾਨਵ ਤਿਤ ਸਮੇਂ। ਉਸ ਵੇਲੇ ਇਸ ਤਰ੍ਹਾਂ ਦੇ ਜਿਹੜਾ ਸਲੋਕ ਹੈ ਮਹਾਰਾਜ ਦੇ ਮੁੱਖ ਤੋਂ ਸੁਣ ਕੇ ਜਿਹੜੇ ਚਾਰ ਚੁਫੇਰੇ ਲੋਕ ਖੜੋਤੇ ਸੀ, ਪਰੀ ਰੌਰ ਤੇ ਥਾਏ। ਉਸ ਥਾਂ ਤੇ ਬੜਾ ਰੌਲਾ ਰੱਪਾ ਜਿਹਾ ਪੈ ਗਿਆ, ਹਾਲ ਦੁਹਾਈ ਮਚ ਗਈ ਹੈ। ਕਹਿਤ ਪਰਸਪਰ ਭੂਤਨਾ। ਆਪੋ ਵਿੱਚ ਹੀ ਇੱਕ ਦੂਸਰੇ ਨੂੰ ਕਹਿੰਦੇ ਵੀ ਜਿਹੜਾ ਗੁਰੂ ਨਾਨਕ ਦੇ ਅੰਦਰ ਭੂਤ ਵੜਿਆ ਸੀ ਨਾ, ਬੋਲਿਓ ਹੋਇਆ ਦੁੱਖ ਪਾਏ। ਵਿਚਾਰਾ ਦੁਖੀ ਹੋ ਕੇ ਹੁਣ ਬੋਲਿਆ, ਕਹਿੰਦੇ ਭੂਤ ਬੋਲਿਆ ਮਹਾਰਾਜ ਨਹੀਂ ਬੋਲਦੇ। ਉਡਿਲ ਜਬ ਕੋ ਭੂਤ ਪ੍ਰਵੇਸ਼ਿਓ ਇਹ ਘੱਟ ਅੰਤਰੇ। ਜਦੋਂ ਦੇ ਗੁਰੂ ਨਾਨਕ ਦੇ ਸਰੀਰ ਦੇ ਅੰਦਰ ਕਹਿੰਦੇ ਭੂਤ ਵੜਿਆ ਹੈ ਨਾ, ਤਬ ਕੀ ਕਾਰਨ ਕਰੀ ਸੁਤਜੀ ਨਿਰੰਤਰੇ। ਇਸੇ ਕਰਕੇ ਨੇ ਮੋਦੀ ਖਾਨੇ ਦੇ ਕੰਮ ਨੂੰ ਛੱਡ ਦਿੱਤਾ, ਇੱਕ ਰਸ ਕਦੇ ਕੀਤਾ ਹੀ ਨਹੀਂ, ਮੁੜ ਕੇ ਆਸੇ ਵਿਆਹ ਵਿੱਚ ਆ ਬੈਠੇ। ਦਰਬ ਲੁਟਾਇਓ ਬਾਦ ਕਛੂ ਸੁਧ ਨਾਹੇ ਰਹੀ। ਇਹਨਾਂ ਨੂੰ ਕਹਿੰਦੇ ਭੂਤ ਦੇ ਪ੍ਰਵੇਸ਼ ਹੋਣ ਕਰਕੇ ਕੋਈ ਹੋਸ਼ ਨਹੀਂ ਰਹੀ, ਐਵੇਂ ਵਿਅਰਥ ਕਹਿੰਦੇ ਤਨ ਲੁਟਾ ਤਾ ਇਹਨਾਂ। ਹੋ ਦਇਓ ਪਲੀਤਾ ਆਬੈ ਬੁਲਾਇਓ ਇਨ ਸਹੀ। ਇਹ ਜਿਹੜਾ ਬੁਲਾਣਾ ਸਿਆਣਾ ਹੈ ਇਹਨੇ ਕਹਿੰਦੇ ਹੁਣ ਭੂਤ ਨੂੰ ਬੁਲਾਇਆ, ਜਦੋਂ ਉਹ ਬੱਤੀ ਜੀ ਤੂੰ ਦਿੱਤੀ ਹੈ ਨਾਸਾਂ ਚ। ਸੁਣ ਕਰ ਮੁੱਲਾ ਮੂਢ ਨਲਕ ਹੈ ਅਯਾਨਿਆ। ਇੱਧਰ ਕਹਿੰਦੇ ਮੁੱਲਾ ਵੀ ਮੂਰਖ ਬੇਸਮਝ ਹੈ, ਮਹਾਰਾਜ ਤੋਂ ਸੁਣ ਕੇ ਨਾ ਸਲੋਕ ਫਿਰ ਵੀ ਜਾਣ ਨਹੀਂ ਰਿਹਾ, ਸਮਝ ਨਹੀਂ ਰਿਹਾ ਹੈ। ਬੋਲਿਓ ਇਸ ਮੈਂ ਭੂਤ ਹਿਰਦੇ ਪਹਿਚਾਨਿਆ। ਮੈਂ ਬਈ ਪਛਾਣਿਆ ਹਿਰਦੇ ਵਿੱਚ ਇਹਦੇ ਅੰਦਰੋਂ ਭੂਤ ਬੋਲ ਪਿਆ, ਹੁਣ ਮੈਂ ਕੱਢ ਦਊਂਗਾ। ਪੁੱਛਤ ਡਾਓ ਬਤਾਓ ਰਹੇ ਕੇ ਥਾਓ ਮੈਂ। ਮੂਰਖ ਕਹਿੰਦੇ ਮੁੱਲਾ ਕਹਿੰਦੇ ਉਹ ਪੁੱਤਾ ਆਪਣਾ ਨਾਂ ਦੱਸ, ਕਿੱਥੇ ਤੂੰ ਰਹਿਣਾ ਹੈ। ਹੋ ਨਾ ਤੁਰ ਫੂਕੋ ਤੋਹੇ ਅਗਨ ਕੋ ਲਾਓ ਮੈਂ। ਦੇਖ ਲਾ ਅੱਗ ਲਾ ਕੇ ਪੁੱਤਾ ਤੈਨੂੰ ਕਹਿੰਦੇ ਸਾੜ ਦਿਆਂਗਾ। ਤੀਜੇ ਸੱਚ ਬਤਾਏ ਬਚਿਓ ਜੇ ਚਾਹੇ ਤਾ। ਉਹ ਪੁੱਤਾ ਤੂੰ ਸੱਚ ਕਹਿ ਦੇ ਜੇ ਤੂੰ ਜਿਉਂਦਾ ਬਚਿਆ ਚਾਹੁੰਦਾ ਹੈ। ਨਤ ਦੇਵੋ ਦੁੱਖ ਤੋਹੇ ਬੰਨ ਮਹਿ ਦਾਹੇ ਤਾ। ਇਹ ਤਾਂ ਕਹਿੰਦੇ ਤੈਨੂੰ ਦੁੱਖ ਦਊਂਗਾ ਤੇ ਬੰਨ ਕੇ ਤੈਨੂੰ ਇੱਥੇ ਹੀ ਸਾੜ ਦੂੰ, ਮਚਾ ਦੂੰਗਾ। ਬੋਲ ਪਾ ਭੂਤਾ। ਸੁਣ ਸ੍ਰੀ ਨਾਨਕ ਬੈਨ ਨੈਣ ਪਲਕਾਂ ਖੁੱਲੀ। ਇਹੋ ਜਿਹਾ ਮੂਰਖ ਮੌਲਾ ਨੇ ਬਚਨ ਸੁਣ ਕੇ ਮਹਾਰਾਜ ਦੇ ਨੇਤਰਾਂ ਦੀਆਂ ਪਲਕਾਂ ਖੁੱਲ ਗਈਆਂ। ਹੋ ਬੋਲੇ ਸ਼ਬਦ ਉਠਾਏ ਦੇਨ ਤਿੰਨ ਮਤ ਭਲੀ। ਉਹਨੂੰ ਚੰਗੀ ਅਕਲ ਬਹੁਤ ਦੇਣ ਵਾਸਤੇ ਆਪ ਜੀ ਸ਼ਬਦ ਕਹਿੰਦੇ ਉਚਾਰਨ ਕਰਕੇ ਬੋਲੇ। ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ। ਕੋਈ ਤਾਂ ਇਹ ਕਹੀ ਜਾਂਦਾ ਵੀ ਗੁਰੂ ਨਾਨਕ ਸਾਹਿਬ ਨੂੰ ਭੂਤ ਚਿੰਬੜ ਗਿਆ। ਕੋ ਕਹੇ ਬੇਤਾਲਾ। ਕੋਈ ਉਹ ਕਹਿੰਦਾ ਵੀ ਇਹਨਾਂ ਨੂੰ ਬੇਤਾਲ ਦਿਓ ਚਿੰਬੜ ਗਿਆ ਹੈ। ਕੋਈ ਆਖੇ ਆਦਮੀ। ਕੋਈ ਕਹਿੰਦਾ ਨਹੀਂ ਇਹ ਤਾਂ ਗੁਰੂ ਨਾਨਕ ਵਿਚਾਰਾ ਐਵੇਂ ਮਾੜਾ ਜਾ ਮਨੁੱਖ ਹੈ, ਵਿਚਾਰਾ ਗਰੀਬ ਜਾ। ਨਾਨਕ ਵਿਚਾਰਾ ਵਿਚਾਰਾ ਐਵੇਂ ਗੁਰੂ ਨਾਨਕ ਗਰੀਬ ਜਾ ਮਨੁੱਖ ਹੈ, ਇੱਥੇ ਮੁਰਦ ਘਾਟ ਚ ਬੈਠਾ ਦਿਨ ਕੱਟੀ ਕਰ ਰਿਹਾ ਹੈ। ਭਇਆ ਦੀਵਾਨਾ ਸ਼ਾਹਕਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸੱਚਾ ਪਾਤਸ਼ਾਹ ਵਾਹਿਗੁਰੂ ਦਾ ਪ੍ਰੇਮ ਦਾ ਮੈਂ ਦੀਵਾਨਾ ਮਸਤਾਨਾ ਹੋ ਗਿਆ। ਨਾਨਕ ਬਹੁ ਰਨ। ਇਹੋ ਜਿਹੜਾ ਗੁਰੂ ਨਾਨਕ ਸੰਸਾਰ ਵੱਲੋਂ ਝੱਲਾ ਹੋ ਰਿਹਾ ਬੋਰਾ ਹੋ ਰਿਹਾ, ਅਸਲ ਤਾਂ ਮੈਂ ਪ੍ਰੇਮ ਕਰਕੇ ਪਾਤਸ਼ਾਹ ਦਾ ਮਸਤਾਨਾ ਹੋਇਆ ਹਾਂ ਗੁਰੂ ਨਾਨਕ। ਹਉ ਹਰ ਬਿਨ ਅਵਰ ਨਾ ਜਾਣਾ। ਮੈਂ ਤਾਂ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਕੁਛ ਨਹੀਂ ਸਮਝਦਾ ਜਾਣਦਾ ਹਾਂ। ਰਹਾਉ ਤੋ ਦੇਵਾਨਾ ਜਾਣੀਐ। ਮਹਾਰਾਜ ਕਹਿੰਦੇ ਸਹੀ ਮਹਿਨਾ ਵਿੱਚ ਤਾਂ ਵੀ ਕਹਿੰਦੇ ਅਸਲੀ ਮਸਤਾਨਾ ਜਾਣ ਲਈਏ ਸਮਝ ਲਈਏ। ਜਾ ਭੈ ਦੇਵਾਨਾ ਹੋਏ। ਕਹਿੰਦੇ ਕੋਈ ਵਾਹਿਗੁਰੂ ਦੇ ਭੈ ਕਰਕੇ ਦੀਵਾਨਾ ਮਸਤਾਨਾ ਹੋ ਜਾਏ, ਫਿਰ ਵੀ ਅਸਲੀ ਦੀਵਾਨਾ ਮਸਤਾਨਾ ਸਮਝ ਲੈਣਾ ਚਾਹੀਏ। ਏਕੀ ਸਾਹਿਬ ਬਾਹਰਾ। ਇੱਕ ਜਿਹੜਾ ਵਾਹਿਗੁਰੂ ਤੋਂ ਬਗੈਰ ਦੂਜਾ ਅਵਰ ਨ ਜਾਣੈ ਕੋਈ। ਦੂਸਰੇ ਨੂੰ ਬਿਲਕੁਲ ਜਾਣੇ ਨਾ। ਤੋ ਦੇਵਾਨਾ ਜਾਣੀਐ। ਵੀ ਪਰਮੇਸ਼ਰ ਦੇ ਦਰ ਕਰਦਾ ਮਸਤਾਨਾ ਦੀਵਾਨਾ ਜਾਣ ਲਈ ਇਹ ਸਮਝ ਲਈਏ। ਜਾ ਏਕਾਕਾਰ ਕਮਾਏ। ਇੱਕ ਦੀ ਇਹ ਭਗਤੀ ਰੂਪੀ ਕਾਰ ਨੂੰ ਕੋਈ ਕਮਾਵੇ। ਹੁਕਮ ਪਛਾਣੈ ਖਸਮ ਕਾ। ਮਾਲਕ ਦਾ ਜਿਹੜਾ ਹੁਕਮ ਨੂੰ ਪਛਾਣੈ। ਦੂਜੀ ਅਵਰ ਸਿਆਨ ਪਕਾਏ। ਹੋਰ ਜਿਹੜੀਆਂ ਦੂਜੀਆਂ ਸਮਾਨ ਪਾਹਾਂ ਨੂੰ ਕਿਸਾ ਰਸ ਹੈ। ਤੋ ਦੇਵਾਨਾ ਜਾਣੀਐ। ਕਹਿੰਦੇ ਅਸਲੀ ਮਸਤਾਨਾ ਜਾਣੀਏ ਸਮਝੀਏ। ਜਾ ਸਾਹਿਬ ਧਰੇ ਪਿਆਰ। ਆਪਣੇ ਮਾਲਕ ਨਾਲ ਇੱਕ ਰਸ ਪਿਆਰ ਰੱਖੇ। ਮੰਦਾ ਜਾਣੈ ਆਪ ਕੋ। ਆਪਣੇ ਆਪ ਨੂੰ ਕਹਿੰਦੇ ਸਭ ਤੋਂ ਮਾੜਾ ਜਾਣੇ। ਅਵਰ ਭਲਾ ਸੰਸਾਰ। ਜਿੰਨਾ ਸੰਸਾਰ ਹੈ ਉਹਨੂੰ ਚੰਗਾ ਸਮਝੇ। ਇਸ ਤਰ੍ਹਾਂ ਜਿਹੜਾ ਸੰਸਾਰ ਨੂੰ ਭਲਾ ਮੰਦਾ ਛੱਡ ਕੇ ਆਪਣੇ ਆਪੇ ਨੂੰ ਜਾਣੇ। ਦੋਹਰਾ ਸੁਣੋ ਮੁਲਾਨਾ ਕਾਨੰਦ ਹੈ, ਗੁਰੂ ਮਹਾਰਾਜ ਕਹਿੰਦੇ ਮੁਲਾਣੇ ਕੰਨ ਦੇ ਕੇ ਧਿਆਨ ਦੇ ਕੇ ਸੁਣ ਲਾ, ਤਬੈ ਦੀਵਾਨਾ ਹੋਏ। ਅਸਲ ਰੂਪ ਦੇ ਵਿੱਚ ਕਹਿੰਦੇ ਸਹੀ ਰੂਪ ਵਿੱਚ ਮਸਤਾਨਾ ਹੋਇਆ ਉਹ ਜਾਣਿਆ ਜਾਂਦਾ ਹੈ। ਲਖ ਸਾਹਿਬ ਕੇ ਭੈ ਬਸੈ, ਮਾਲਕ ਨੂੰ ਜਾਣ ਕੇ ਉਹਦੇ ਵਿੱਚ ਭੈ ਡਰ ਵਿੱਚ ਰਹੇ। ਅਵਰ ਨ ਜਾਣੈ ਕੋਏ, ਹੋਰ ਨਾ ਪਰਮੇਸ਼ਰ ਤੋਂ ਬਗੈਰ ਕਿਸੇ ਨੂੰ ਜਾਣੇ ਬੁੱਝੇ। ਸੁਧ ਭੂਲੇ ਸੰਸਾਰ ਕੀ, ਸੰਸਾਰ ਦੀ ਹੋਸ਼ ਭੁੱਲ ਜਾਵੇ। ਰਚੇ ਨਾਮ ਕੇ ਰੰਗ, ਨਾਮ ਦੇ ਰੰਗ ਦੇ ਵਿੱਚ ਰਚਿਆ ਰਹੇ। ਅਮੀ ਸ਼ੋਰ ਕੈਸੇ ਗਹਿ, ਐਸਾ ਜਵਾਨਾ ਅੰਮ੍ਰਿਤ ਨੂੰ ਛੱਡ ਕੇ ਕਹਿੰਦੇ ਕਿਸ ਤਰ੍ਹਾਂ ਪਕੜ ਸਕਦਾ ਹੈ। ਫੀਕੇ ਰਸ ਕੋ ਸੰਗ, ਸੰਸਾਰ ਦੇ ਕਹਿੰਦੇ ਵਿਸ਼ੇ ਰਸ ਫਿੱਕੇ ਉਹਨਾਂ ਨਾਲ ਜੁੜ ਕੇ। ਨਰ ਪਾਮਰ ਅਣਜਾਣ ਜੇ, ਉਹ ਮੁੱਲਾ ਜਿਹੜੇ ਕੋਈ ਪਾਮਰ ਪੁਰਸ਼, ਅਣਜਾਣ ਭੱਦਰ ਪੁਰਸ਼ ਹੈ, ਬੇਸਮਝ ਹੈ। ਅਸਬਿਦ ਤਿੰਨ ਹੈ ਬਤਾਏ, ਜਿਹੜੇ ਕਹਿੰਦੇ ਪਰਮੇਸ਼ਰ ਦੀ ਤਰਫ਼ ਚੱਲਦੇ ਹੋਏ ਮਸਤਾਨੇ ਉਹਨਾਂ ਨੂੰ ਇਉਂ ਕਹੀ ਜਾਂਦੇ। ਭੂਤ ਬਿਤਾਲ ਕੇ ਬਾਬਰਾ, ਇਹਨੂੰ ਭੂਤ ਚਿੰਬੜਿਆ, ਇਹਨੂੰ ਦਿਵਲ ਲੱਗ ਗਿਆ, ਕਮਲਾ ਹੋ ਗਿਆ। ਹਾਨ ਲਾਭ ਨਹਿ ਕਾਏ, ਨਫ਼ੇ ਨੁਕਸਾਨ ਕੋਈ ਪਤਾ ਹੀ ਨਹੀਂ ਹੈ ਵੀ ਇਹ ਲਾਭ ਲੈ ਰਿਹਾ ਮਸਤਾਨਾ ਹੋ ਕੇ। ਪ੍ਰਭ ਕੋ ਪ੍ਰੇਮ ਨ ਪਰਖ ਹੀ, ਇਹਨੂੰ ਪਰਮੇਸ਼ਰ ਦਾ ਪ੍ਰੇਮ ਲੱਗ ਗਿਆ, ਕੋਈ ਪ੍ਰੀਖਿਆ ਨਹੀਂ ਕਰਦੇ ਮੂਰਖ ਲਾਣਾ। ਵਿਸ਼ਿਆ ਵਿਖੇ ਗਲਤਾਨ, ਕਹਿੰਦੇ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋਏ ਪਏ, ਫਸੇ ਪਏ ਹੋਏ। ਮਹਾਮੰਦ ਦੁੱਖ ਪਾਵਈ, ਮੁੱਲਾ ਇਹੋ ਜਿਹੇ ਲੋਕ ਮਹਾਨ ਭੈੜੀ ਮਤ ਵਾਲੇ ਦੁੱਖ ਪਾਉਂਦੇ। ਜਮਪੁਰ ਜਾਏ ਨਿਦਾਨ, ਵੀਰ ਨੂੰ ਮਰ ਕੇ ਕਹਿੰਦੇ ਜਮਪੁਰੀ ਨੂੰ ਨਰਕਾਂ ਨੂੰ ਜਾਣਗੇ। ਅਸ ਪ੍ਰਕਾਰ ਕੇ ਬਚਨ ਸੁਣ, ਇਸ ਤਰ੍ਹਾਂ ਦੇ ਬਚਨ ਸੁਣ ਕੇ ਸਭਨ ਭਈ ਪ੍ਰਤੀਤ। ਉੱਥੇ ਸਿਆਣੇ ਖੜੋਤੇ ਸੀ, ਸਾਰਿਆਂ ਨੂੰ ਪ੍ਰਤੀਤੀ ਯਕੀਨ ਹੋਇਆ ਆ। ਤਜ ਧੰਧਨ ਬੰਧਨ ਜਗਤ, ਤਾਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਜਿਹੜੇ ਧੰਦੇ ਇਹਨਾਂ ਨੂੰ ਬੰਧਨ ਰੂਪ ਸੜ ਕੇ ਜਾਣ ਛੱਡ ਦਿੱਤਾ ਇਹਨਾਂ ਨੇ। ਨਿਰੰਕਾਰ ਇਹ ਪ੍ਰੀਤ, ਇਹਨਾਂ ਦੀ ਤਾਂ ਅਸਲ ਰੂਪ ਦੇ ਵਿੱਚ ਨਿਰੰਕਾਰ ਦੇ ਨਾਲ ਸੱਚੀ ਸੁੱਚੀ ਪ੍ਰੀਤੀ ਲੱਗੀ ਹੋਈ ਹੈ, ਹੋਰ ਕੋਈ ਗੱਲਬਾਤ ਨਹੀਂ ਹੈ। ਵੀ ਇਹ ਤਾਂ ਐਵੇਂ ਵੀ ਸਮਝ ਲੋ ਕਹੀ ਜਾਂਦੇ, ਕੋਈ ਦਿਓ ਲੱਗ ਗਿਆ, ਕੋਈ ਭੂਤ ਚਿੰਬੜ ਗਿਆ, ਕੋਈ ਕਹਿੰਦੇ ਬਾਬਰਾ ਹੋ ਗਿਆ ਘਾਟਾ ਹੋਣ ਤੋਂ। ਸੋ ਸਿਆਣੇ ਜਿਹੜੇ ਉਹਨਾਂ ਨੂੰ ਯਕੀਨ ਹੋ ਗਿਆ ਗੁਰੂ ਨਾਨਕ ਸਾਹਿਬ ਮਹਾਨ ਹਨ। ਇਸੇ ਤਰ੍ਹਾਂ ਜਿਵੇਂ ਮੁੱਲਾ ਵੀ ਸਮਝ ਗਿਆ ਸੀ, ਇਸਨੇ ਵੀ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ, ਆਪਣੀਆਂ ਭੁੱਲਾਂ ਬਖਸ਼ਾਈਆਂ ਸਨ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਾਂਗੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਉਦਾਰ ਦਿਹਾੜੇ ਦੇ ਸੰਬੰਧ ਵੀ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦਾ ਜੋ ਦਿਹਾੜਾ ਰਲ ਮਿਲ ਕੇ ਦਰਜੀ ਸਿੰਘ ਉਹ ਮਨਾਉਂਦੇ ਹੋ, ਗੁਰਦੁਆਰਾ ਛਾਉਣੀ ਸਾਹਿਬ ਵਿਖੇ ਅਖੰਡ ਪਾਠ ਵੀ ਅਤੇ ਸਹਿਜ ਪਾਠ ਵੀ ਕਈ ਰੋਜ਼ ਤੋਂ ਪ੍ਰਾਰੰਭ ਹੈ, ਉੱਥੇ ਭੋਗ ਪਾਏ ਜਾਣੇ, ਉੱਥੇ ਹਾਜ਼ਰੀਆਂ ਭਰਨੀਆਂ, ਪਰ ਰਲ ਮਿਲ ਕੇ ਲਾਹੇ ਲੈਣੇ ਨੇ, ਕੀਰਤਨ ਹੋਵੇਗਾ। ਇਸ ਕਰਕੇ ਇੱਥੇ ਆਪਾਂ ਸਮਾਪਤੀ ਕਰਕੇ ਹੁਣ ਅਰਦਾਸ ਵੀ ਜੁੜਦੇ ਹਾਂ ਜੀ। ਅਸ ਪ੍ਰਕਾਰ ਕੇ ਬਚਨ ਸੁਣ ਸਭਨ ਭਈ ਪ੍ਰਤੀਤ, ਤਜ ਧੰਦਨ ਬੰਧਨ ਜਗਤ, ਨਿਰੰਕਾਰ ਇਹ ਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁਤ ਹੈ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੈ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਠੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਠਾਕੁਰ ਹਾਂ ਦਾਸਰੋ